ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਗੁਰ ਅੰਗਦ ਸ੍ਰੀ ਮੁਖ ਕਹਿਓ ਸਭ ਇਤਿਹਾਸ ਸੁਨਾਓ ਸ੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ ਗੁਰ ਅੰਗਦ ਸ੍ਰੀ ਮੁਖ ਕਹਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਦੀ ਬੇਨਤੀ ਬੇਅੰਤ ਕਿਰਪਾ ਹੈ ਜਿਸ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਨੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਗੁਰੂ ਨਾਨਕ ਸਰੂਪ ਪ੍ਰਭੂ ਵਿੱਚ ਪ੍ਰਗਟ ਹੋ ਕੇ ਦਰਸ਼ਨ ਬਖਸ਼ੇ। ਧਰਤੀ ਦੇ ਕੋਨੇ ਕੋਨੇ ਉੱਪਰ ਵਿਚਰਦਿਆਂ ਹੋਇਆਂ ਕਲਯੁਗ ਜੀਵਾਂ ਦਾ ਬੇਅੰਤਾਂ ਬੇਅੰਤਾਂ ਦਾ ਉਧਾਰ ਸੁਧਾਰ ਕੀਤਾ ਹੈ। ਇਸ ਤਰ੍ਹਾਂ ਕਲਯੁਗ ਜੀਵਾਂ ਨੂੰ ਭਾਵ ਭਗਤੀ ਵਾਲੇ ਬਣਾਇਆ, ਡੰਭਖੰਡ ਤੋਂ ਰਹਿਤ ਕਰਕੇ ਸਹੀ ਮਿਹਨਤ ਵਿੱਚ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਹੈ ਉਹਦੀ ਸਿੱਖਿਆ ਦਿੱਤੀ। ਉਹ ਵਾਹਿਗੁਰੂ ਦੇ ਪ੍ਰੇਮੀ ਪਿਆਰੇ ਬਣਾਇਆ, ਪ੍ਰਾਪਤੀ ਵਾਲੇ ਬਣਾਇਆ। ਉਹ ਐਸੇ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਆਪਾਂ ਕੀਰਤਨ ਤੋਂ ਬਾਅਦ ਸੰਗਤ ਰੂਪ ਵਿੱਚ ਰਲ ਮਿਲ ਕੇ ਸੁਣਦੇ ਹਾਂ। ਅੱਜ ਵੀ ਇਤਿਹਾਸ ਜੋ ਪ੍ਰਸੰਗ ਆ ਰਿਹਾ ਉਹਦੇ ਸੁਣਨ ਲਈ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰਤਾ ਗੱਦੀ ਦਾ ਪ੍ਰਾਪਤ ਤਖਤ ਪ੍ਰਾਪਤ ਕਰਕੇ ਅਤੇ ਉਹਨਾਂ ਦੀ ਆਗਿਆ ਨਾਲ ਹੀ ਆਪ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਫਿਰ ਵਸਾਇਆ, ਫਿਰ ਅਣ ਸਤਿਗੁਰੂ ਖੰਡੂਰ ਵਿੱਚ ਆਣ ਵਾਸ ਕੀਤਾ ਸੀ। ਇੱਧਰ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਗਮਨ ਕਰ ਗਏ ਸਨ। ਇੱਕ ਦਿਨ ਗੁਰੂ ਅੰਗਦ ਸਾਹਿਬ ਜੀ ਨੇ ਗੁਰ ਤਖ਼ਤ ਦੇ ਤਖ਼ਤ ਉੱਪਰ ਬੈਠਿਆਂ ਬੈਠਿਆਂ ਇਸ ਤਰ੍ਹਾਂ ਦਾ ਫੁਰਨਾ ਕੀਤਾ ਹੈ, ਐਸਾ ਕੋਈ ਹੋਵੇ ਪ੍ਰੇਮੀ ਪਿਆਰਾ ਗੁਰਸਿੱਖ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਧਾਰਨ ਤੋਂ ਲੈ ਕੇ ਅਖੀਰ ਤੱਕ ਸਾਰੇ ਪ੍ਰਸੰਗ ਸੁਣਾਏ। ਇਸ ਤਰ੍ਹਾਂ ਦਾ ਕੌਣ ਕੋਈ ਪ੍ਰੇਮੀ ਪਿਆਰਾ ਗੁਰਸਿੱਖ ਹੈ, ਜੇ ਹੋਏਗਾ ਸੁਣਾਂਗੇ ਉਹ ਲਿਖਾਂਗੇ ਵੀ, ਇਸ ਕਰਕੇ ਆਉਣ ਵਾਲੇ ਸਿੱਖਾਂ ਉੱਪਰ ਬੜਾ ਭਾਰੀ ਪਰਪਕਾਰ ਹੋ ਜਾਏਗਾ। ਸ਼ੁਭ ਜਾਂ ਫੁਰਨਾ ਆਪ ਜੀ ਨੇ ਕੀਤਾ ਹੈ। ਇੱਧਰ ਭਾਈ ਬਾਲਾ ਆਪਣੇ ਰਾਏ ਭੋਏ ਦੀ ਤਲਵੰਡੀ ਵਿਖੇ ਆਪਣੇ ਜਨਮ ਨਗਰ ਵਿੱਚ ਹੀ ਖਿਆਲ ਕਰਦੇ ਨੇ ਵੀ ਇਸ ਸਮੇਂ ਕੌਣ ਗੁਰਤਾ ਗੱਦੀ ਦੇ ਤਖ਼ਤ ਉੱਪਰ ਸੁਭਾਏਮਾਨ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਸੱਚਖੰਡ ਗਮਨ ਕਰ ਗਏ, ਜਿਹੜੇ ਗੁਰਸਿੱਖ ਸਨ ਉਹਨਾਂ ਕੋਲ ਗੱਲਬਾਤ ਕੀਤੀ, ਇੱਕ ਨੇ ਵਿੱਚੋਂ ਦੱਸ ਦਿੱਤਾ ਕਿ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਗੁਰਤਾ ਗੱਦੀ ਉੱਪਰ ਸੁਭਾਏਮਾਨ ਹੋਏ, ਮਾਨੋ ਦੂਸਰੇ ਗੁਰੂ ਨਾਨਕ ਸਾਹਿਬ ਜੀ ਹਨ, ਇੱਕ ਸਰੀਰ ਹੀ ਬਦਲਿਆ, ਬਾਕੀ ਸਭ ਕੁਛ ਉਹੀ ਜੋਤ ਹੈ, ਉਹੀ ਜੁਗਤੀ ਹੈ, ਉਹੀ ਉਪਦੇਸ਼ ਹੈ। ਮਨ ਵਿੱਚ ਖਿਆਲ ਆਇਆ ਭਾਈ ਬਾਲੇ ਜੀ ਦੇ ਵੀ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰੀਏ। ਉਸ ਵੇਲੇ ਚੱਲਦੇ ਹੋਏ ਸ੍ਰੀ ਖਡੂਰ ਸਾਹਿਬ ਵਿਖੇ ਆ ਪਹੁੰਚੇ, ਦਰਸ਼ਨ ਕਰਕੇ ਹਜੂਰੀ ਵਿੱਚ ਬੈਠ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਦੇਖ ਕੇ ਪੁੱਛ ਪੜਤਾਲ ਕੀਤੀ ਵੀ ਬਜ਼ੁਰਗ ਕਿੱਥੋਂ ਆਏ ਹੋ। ਆਪ ਜੀ ਨੇ ਕਹਿ ਦਿੱਤਾ ਵੀ ਰਾਏ ਭੋਏ ਦੀ ਤਲਵੰਡੀ ਵਿੱਚੋਂ ਮਹਾਰਾਜ ਮੈਂ ਆਇਆ ਹਾਂ, ਤੁਹਾਡਾ ਨਾਮ ਕੀ ਹੈ? ਕਹਿਣ ਲੱਗੇ ਭਾਈ ਬਾਲਾ ਜੀ ਹੈ, ਸੰਧੂ ਗੋਤ ਹੈ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਪੁੱਛਿਆ ਵੀ ਤੁਹਾਡੇ ਗੁਰੂ ਕੌਣ? ਆਪ ਜੀ ਨੇ ਕਹਿ ਤਾ ਮਹਾਰਾਜ ਸਭ ਤੋਂ ਵੱਡਾ ਸਤਿਗੁਰੂ ਨਾਨਕ, ਗੁਰੂ ਨਾਨਕ ਸਾਹਿਬ ਜੀ ਮੇਰੇ ਗੁਰੂ ਹਨ। ਕਹਿੰਦੇ ਤੁਸੀਂ ਉਹਨਾਂ ਨੂੰ ਜਾਣਦੇ ਹੋ ਚੰਗੀ ਤਰ੍ਹਾਂ? ਕਹਿਣ ਲੱਗੇ ਮਹਾਰਾਜ ਮੈਂ ਤਾਂ ਬਹੁਤ ਸਮਾਂ ਉਹਨਾਂ ਦੇ ਨਾਲ ਰਿਹਾ ਹਾਂ। ਜਦੋਂ ਗੁਰੂ ਨਾਨਕ ਸਾਹਿਬ ਜੀ ਚਾਰ ਉਦਾਸੀਆਂ ਰਾਹੀਂ ਚਾਰੇ ਪਾਸੇ ਵਿਚਰੇ, ਮੈਂ ਨਾਲ ਹੀ ਰਿਹਾ ਉਹਨਾਂ ਦੇ, ਸਾਰੇ ਉਹਨਾਂ ਦੇ ਬਾਲ ਚੋਜ ਵੀ ਦੇਖਦਾ ਰਿਹਾ, ਜਵਾਨ ਅਵਸਥਾ ਵਿੱਚ ਜੋ ਕੌਤਕ ਕਰਦੇ ਉਹ ਤੱਕਦਾ ਰਿਹਾ, ਅਤੇ ਬਿਰਧ ਅਵਸਥਾ ਵਿੱਚ ਵੀ ਮੈਂ ਕਾਫੀ ਸਮਾਂ ਉਹਨਾਂ ਦੇ ਨਾਲ ਹੀ ਰਿਹਾ ਹਾਂ, ਕਿਉਂਕਿ ਮੇਰੀ ਜਿਹੜੀ ਉਮਰ ਹੈ ਉਹਨਾਂ ਨਾਲੋਂ 3 ਸਾਲ ਮਾਰਾ ਵੱਡੀ ਹੈ। ਇਸ ਕਰਕੇ ਉਹਨਾਂ ਦੀ ਹਜ਼ੂਰੀ ਵਿੱਚ ਮੈਨੂੰ ਗੁਜ਼ਾਰਨ ਦਾ ਬਹੁਤ ਬਹੁਤ ਸਮਾਂ ਸੁਭਾਗ ਸਮਾਂ ਹਾਸਲ ਹੋਇਆ ਹੈ। ਉਹ ਸੁਣ ਕੇ ਤਾਂ ਗੁਰੂ ਅੰਗਦ ਸਾਹਿਬ ਜੀ ਬਹੁਤ ਹੀ ਪ੍ਰਸੰਨ ਹੋ ਗਏ ਅਤੇ ਉੱਠ ਕੇ ਪ੍ਰੇਮ ਪਿਆਰ ਵਿੱਚ ਆ ਕੇ ਭਾਈ ਬਾਲਾ ਜੀ ਨੂੰ ਆਪਣੇ ਗਲ ਨਾਲ ਲੈ ਲਿਆ ਹੈ, ਜੱਫੀ ਵਿੱਚ ਲੈ ਲਿਆ ਹੈ, ਬਹੁਤ ਪ੍ਰੇਮ ਪਿਆਰ ਕੀਤਾ ਅਤੇ ਖੁਸ਼ੀ ਵਿੱਚ ਪ੍ਰੇਮ ਪਿਆਰ ਦੇ ਅੱਖਾਂ ਵਿੱਚੋਂ ਕੁਝ ਅੱਥਰੂ ਜਿਹੇ ਵੀ ਗਿਰੇ ਹਨ। ਇਸ ਤਰ੍ਹਾਂ ਮੇਲ ਮਿਲਾਪ ਕਰਕੇ ਗੁਰੂ ਅੰਗਦ ਸਾਹਿਬ ਜੀ ਤਾਂ ਆਪਣੇ ਸਥਾਨ 'ਤੇ ਚਲੇ ਗਏ। ਭਾਈ ਬਾਲਾ ਜੀ ਜਿੱਥੇ ਉਹ ਸਰਾਂ ਹੈ ਗੁਰਸਿੱਖ ਟਿਕਦੇ ਉਹਨਾਂ ਵਿੱਚ ਆ ਗਏ। ਰਾਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਬਿਲਾਸ ਕਰਦਿਆਂ ਇਉਂ ਸਮਾਂ ਬਿਤਾਇਆ ਹੈ। ਇੱਧਰ ਗੁਰੂ ਅੰਗਦ ਸਾਹਿਬ ਜੀ ਸਮਾਧੀ ਵਿੱਚ ਸਥਿਤ ਹੋ ਗਏ। ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਆਦਿ ਦੀ ਕਿਰਿਆ ਕੀਤੀ, ਫਿਰ ਉਸ ਸਮੇਂ ਦਿਨ ਚੜ੍ਹੇ, ਗੁਰਤਾ ਗੱਦੀ ਦੇ ਤਖ਼ਤ ਉੱਪਰ ਆਪ ਬਿਰਾਜਮਾਨ ਹੋਏ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਉਹ ਦੂਸਰੇ ਦਿਨ ਭਾਈ ਬਾਲਾ ਜੀ ਨੂੰ ਆਪਣੀ ਹਜ਼ੂਰੀ ਵਿੱਚ ਬੁਲਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਅਵਤਾਰ ਧਾਰਨ ਦਾ ਪ੍ਰਸੰਗ ਹੈ, ਬਾਕੀ ਜਿਵੇਂ ਆਪ ਜੀ ਨੇ ਪ੍ਰਗਟ ਹੋ ਕੇ ਬਾਲ ਲੀਲਾ ਕੀਤੀ ਅਤੇ ਬਾਹਰ ਦੇਸਾਂ ਪ੍ਰਦੇਸਾਂ ਵਿੱਚ ਵਿਚਰੇ ਅਤੇ ਕਿਹਾ ਵੀ ਉਹ ਸਾਰਾ ਪ੍ਰਸੰਗ ਭਾਈ ਬਾਲਾ ਜੀ ਤੁਸੀਂ ਸਾਨੂੰ ਸੁਣਾਓ ਨੰਬਰਵਾਰ ਲੜੀਵਾਰ, ਜਿੱਥੋਂ ਇਹ ਫਿਰ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਬੁੱਢ ਵੱਜਾ ਉਹ ਇਤਿਹਾਸ ਅੱਜ ਆ ਰਿਹਾ ਹੈ। ਉਹ ਜਿਸ ਤਰ੍ਹਾਂ ਵੀ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ, ਆਪਾਂ ਸਾਰੇ ਆਪੋ ਆਪਣੇ ਮਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਤਸਾ ਦੂਸਰੇ ਸਰੂਪ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਜੋੜ ਕੇ ਸ਼ਰਧਾ ਭਾਵਨਾ ਨਾਲ ਤਥਾ ਇਕਾਗਰਤਾ ਨਾਲ ਸੁਣੀਏ ਜੀ। ਗੁਰ ਅੰਗਦ ਸ੍ਰੀ ਮੁਖ ਕਹਿਓ। ਜਦੋਂ ਭਾਈ ਬਾਲਾ ਜੀ ਨੂੰ ਆਪ ਜੀ ਨੇ ਹਜ਼ੂਰੀ ਵਿੱਚ ਬੁਲਾ ਲਿਆ ਹੈ ਅਤੇ ਆਪ ਹੱਥ ਜੋੜ ਕੇ ਮੱਥਾ ਟੇਕ ਕੇ ਚੌਂਕੜਾ ਮਾਰ ਕੇ ਸਜ ਗਏ ਹਨ, ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਆਪਣੇ ਸੁਹਾਏ ਮਾਨ ਮੁਖ ਤੋਂ ਬਚਨ ਕਿਹਾ ਹੈ। ਸਭ ਇਤਿਹਾਸ ਸੁਣਾਓ। ਭਾਈ ਬਾਲਾ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਮੁੱਢ ਤੋਂ ਲੈ ਕੇ ਅਖੀਰ ਤੱਕ ਜਿਹੜਾ ਸਾਰਾ ਇਤਿਹਾਸ ਹੈ ਉਹ ਖੋਲ੍ਹ ਖੋਲ੍ਹ ਕੇ ਸਾਨੂੰ ਸੁਣਾਓ ਜੀ। ਸ੍ਰੀ ਨਾਨਕ ਕੇ ਜਨਮ ਤੇ ਸਭ ਤੋਂ ਪਹਿਲਾਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ ਵਿਖੇ ਅਵਤਾਰ ਧਾਰਿਆ, ਉਹ ਜਿਹੜੀ ਸਾਰੀ ਕਥਾ ਹੈ, ਸਕਲ ਕਥਾ ਸਮਝਾਓ। ਉਹ ਸਾਰੀ ਜਿਹੜੀ ਕਥਾ ਹੈ ਨਾ ਸੁਣਾ ਕੇ ਸਾਨੂੰ ਵੀ ਸਮਝਾ, ਜਿੰਨੀ ਗੁਰੂ ਕੇ ਸਿੱਖਾਂ ਦੀ ਸਿੱਖ ਸੰਗਤ ਬੈਠੀ ਹੈ ਇਹਨਾਂ ਨੂੰ ਵੀ ਤੂੰ ਚੰਗੀ ਤਰ੍ਹਾਂ ਸਮਝਾ ਬੁਝਾ। ਚੌਪਈ ਬਾਲੇ ਗੁਰਪ੍ਰਤ ਗੇਰਾ ਉਚਾਰੀ। ਉਸ ਵੇਲੇ ਸੁਣ ਕੇ ਭਾਈ ਬਾਲਾ ਜੀ ਨੇ ਸਤਿਗੁਰੂ ਅੰਗਦ ਸਾਹਿਬ ਜੀ ਦੇ ਤਾਈਂ ਇਸ ਤਰ੍ਹਾਂ ਦੇ ਬਚਨ ਬਾਣੀ ਕਹੇ ਹਨ। ਜਨਮ ਕਥਾ ਅਨਜਾਨ ਅਗਾਰੀ। ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਸਭ ਤੋਂ ਪਹਿਲੀ ਮੁੱਢਲੀ ਕਥਾ ਹੈ ਉਸ ਵੱਲੋਂ ਮੈਂ ਅਣਜਾਣ ਹਾਂ। ਭਾਵ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਸਮੇਂ ਅਵਤਾਰ ਧਾਰਨ ਕੀਤਾ ਸੀ ਅਤੇ ਕਿਹੜੇ ਸਮਤ ਵਿੱਚ, ਕਿਹੜੇ ਮਹੀਨੇ ਵਿੱਚ, ਕਿਹੜਾ ਦਿਨ ਸੀ, ਕਿਹੜਾ ਨਛੱਤਰ ਸੀ, ਉਸ ਅਵਤਾਰ ਧਾਰਨ ਦੀ ਜਿਹੜੀ ਮੁੱਢਲੀ ਕਥਾ ਉਹ ਤੁਹਾਰਾ ਮੈਂ ਅਣਜਾਣ ਆ, ਉਹ ਨਹੀਂ ਜਾਣਦਾ ਹਾਂ। ਬਹੁਤ ਨਰਨ ਤੇ ਇਹ ਬਿਦ ਸੁਣੀ। ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਬਹੁਤੇ ਗੁਰਸਿੱਖਾਂ ਤੋਂ, ਬਹੁਤੇ ਲੋਕਾਂ ਤੋਂ ਇਸ ਤਰ੍ਹਾਂ ਮੈਂ ਕਥਾ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਦੀ ਸੁਣੀ ਹੈ। ਸੋ ਤੁਮ ਪਾਸ ਬਖਾਨਤ ਗੁਣੀ। ਹੋ ਮਹਾਰਾਜ ਵਿਚਾਰ ਕੇ ਸੋਚ ਕੇ ਤੁਹਾਡੇ ਕੋਲ ਮੈਂ ਸੁਣਾ ਦਿੰਦਾ ਸੁਣੀ ਸੁਣਾਈ ਕਥਾ। ਉਰਜ ਮਾਸ ਕੀ ਪੂਰਨ ਮਾਸ਼ੀ। ਜਿਹੜੇ ਉਹ ਖਡੂਰ ਸਾਹਿਬ ਵਿੱਚ ਭਾਈ ਜੋਧ ਵਰਗੇ ਗੁਰਸਿੱਖ ਰਹਿੰਦੇ ਹੈ, ਇਸੇ ਤਰ੍ਹਾਂ ਸਾਡੇ ਨਗਰ ਵਿੱਚ ਰਹਿੰਦੇ, ਇੱਥੇ ਰਾਏ ਭੋਏ ਦੀ ਲਵੰਡੀ ਉਹ ਦੱਸਦੇ ਸਨ। ਉਰਜ ਮਾਸ ਕੀ ਪੂਰਨ ਮਾਸੀ, ਕੱਤਕ ਦੇ ਮਹੀਨੇ ਦੀ ਪੂਰਨਮਾਸੀ ਦਾ ਦਿਨ ਸੀ। ਬਿੰਸਤ ਸਪਤ ਨਛੱਤਰ ਸੁਰਾਸੀ। ਜਿਹੜੇ 27 ਨਛੱਤਰ ਹੈ ਨਾ ਉਹਨਾਂ ਵਿੱਚੋਂ 27ਵਾਂ ਨਛੱਤਰ ਅਨੁਰਾਧਾ ਹੈ, ਅਨੁਰਾਧਾ ਨਛੱਤਰ ਹੈ ਸੀ ਅਤੇ ਸ੍ਰੇਸ਼ਟ ਰਾਸ ਹੈ ਸੀ, 12 ਰਾਸਾਂ ਉਹਨਾਂ ਵਿੱਚੋਂ ਚੰਗੀ ਰਾਸ ਹੈ ਸੀ। ਔਰ ਸੁਣੀ ਸੋ ਕਰੋ ਉਚਾਰੀ। ਇੱਕ ਮਾਰਾ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਸੰਬੰਧੀ ਮੈਂ ਹੋਰ ਵੀ ਕਥਾ ਸੁਣੀ ਹੈ, ਉਹ ਵੀ ਤੁਹਾਨੂੰ ਮਾਰਾ ਮੈਂ ਦੱਸਦਾ ਹਾਂ। ਪੱਤਰੀ ਜਨਮ ਲਿਖੀ ਦਿਜ ਸਾਰੀ। ਕੀ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਜੀ ਦੇ ਕੁੱਖ ਤੋਂ ਭਾਈ ਕਾਲੂ ਜੀ ਦੇ ਘਰ ਦੇ ਵਿੱਚ ਅਵਤਾਰ ਧਾਰਿਆ ਸੀ, ਉਸ ਵੇਲੇ ਇੱਕ ਹਰਦਿਆਲ ਪੰਡਿਤ ਸੀ, ਉਸਨੇ ਗੁਰੂ ਨਾਨਕ ਸਾਹਿਬ ਦੀ ਜਨਮਪੱਤਰੀ ਸਾਰੀ ਲਿਖੀ ਸੀ। ਕਾਲੂ ਨਾਨਕ ਜਨਕ ਜਨੀਜੈ। ਇਸ ਕਰਕੇ ਮਹਾਰਾਜ ਮੈਂ ਤੁਹਾਨੂੰ ਦੱਸਦਾ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਪਿਤਾ ਜੀ ਸਨ ਲਾਡਲਾ ਲਾਮ ਤਾਂ ਉਹਨਾਂ ਨੂੰ ਕਾਲੂ ਜੀ ਕਹਿੰਦੇ ਸਨ। ਉਹਨਾਂ ਦਾ ਅਸਲੀ ਜਿਹੜਾ ਸਹੀ ਨਾਮ ਸੀ ਕਲਿਆਣ ਚੰਦ ਸੀ, ਉਹ ਜਾਣ ਲੈਣਾ ਕਰੀਏ। ਧਾਮ ਮਦ ਤਿਹ ਧਰੀ ਲਿਖੀ ਜੈ। ਗੁਰੂ ਨਾਨਕ ਸਾਹਿਬ ਦੇ ਪਿਤਾ ਜੋ ਕਲਿਆਣ ਚੰਦ ਸੀ ਉਹਨਾਂ ਦੇ ਘਰ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਜਨਮਪੱਤਰੀ ਹਰਦਿਆਲ ਪੰਡਿਤ ਨੇ ਲਿਖੀ ਸੀ ਉਹ ਰੱਖੀ ਹੋਈ ਹੈ ਸੰਭਾਲ ਕੇ ਉੱਥੇ ਘਰ ਵਿੱਚ। ਉਹ ਮਹਾਰਾਜ ਜਾਣ ਲਈਏ ਸਮਝ ਲਈਏ। ਪਾਪਰ ਲੋਕ ਕਾਲ ਬਹੁ ਕਾਲੂ। ਉਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਜਿਹੜੇ ਪਿਤਾ ਕਲਿਆਣ ਚੰਦ ਜੀ ਕਾਲੂ ਜੀ ਸਨ ਉਹਨਾਂ ਨੂੰ ਬਹੁਤ ਸਮਾਂ ਹੋਇਆ, ਉਹ ਤਾਂ ਸੱਚਖੰਡ ਗਮਨ ਕਰ ਗਏ ਹੈ। ਜੀਵਤ ਅਨਜ ਨਾਮ ਤੇਹ ਲਾਲੂ। ਇਹ ਉਹਨਾਂ ਦੇ ਜਿਹੜੇ ਛੋਟੇ ਭਰਾ ਭਾਈ ਲਾਲੂ ਜੀ ਹੈ ਉਹ ਇਸ ਸਮੇਂ ਮਹਾਰਾਜ ਸੰਸਾਰ ਦੇ ਵਿੱਚ ਜੀਂਦੇ ਹਨ। ਦੋਹਰਾ ਬ੍ਰਿਦ ਬੈਸ ਬਾਪ ਬਲ ਬਿਨਾ। ਉਹ ਜਿਹੜੇ ਕਾਲੂ ਜੀ ਦੇ ਛੋਟੇ ਭਰਾ ਲਾਲੂ ਜੀ ਹੈ ਉਹਨਾਂ ਦੀ ਬਿਰਦ ਉਮਰ ਹੋ ਗਈ ਹੈ ਅਤੇ ਇਸ ਤਰ੍ਹਾਂ ਸਰੀਰ ਹੁਣ ਉਹਨਾਂ ਦਾ ਬਲ ਤੋਂ ਬਗੈਰ ਹੈ, ਤੁਰ ਫਿਰ ਨਹੀਂ ਸਕਦੇ ਹਨ। ਬੀਤੇ ਬਰਖ ਵਿਸਾਲ। ਕਿਉਂਕਿ ਉਹ ਲਾਲੂ ਜੀ ਨੂੰ ਵੀ ਇਹ ਸੰਸਾਰ ਦੇ ਵਿੱਚ ਜਨਮ ਧਾਰਿਆਂ ਕਾਫੀ ਸਾਲ ਲੰਘ ਗਏ ਹੈ, ਉਹ ਵੀ 100 ਸਾਲ ਦੇ ਨੇੜੇ ਤੇੜੀ ਆ ਪਹੁੰਚੇ ਹੋਏ। ਤਲਵੰਡੀ ਮਹਿ ਸਦਨ ਤਿਸ। ਲਾਲੂ ਜੀ ਦਾ ਜਿਹੜਾ ਘਰ ਹੈ ਰਾਏ ਭੋਏ ਦੀ ਤਲਵੰਡੀ ਵਿੱਚ ਹੈ। ਸੁਣ ਹੋ ਸ੍ਰੋਣ ਗੁਰ ਦਿਆਲ। ਇਹ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਜੀ ਇਹ ਸੁਣੋ, ਮੇਰੇ ਪਾਸੋਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹਨਾਂ ਦੇ ਘਰ ਦੇ ਵਿੱਚੋਂ ਜਨਪਤਰੀ ਮਿਲ ਸਕਦੀ ਹੈ। ਚੌਪਈ ਸ੍ਰੀ ਅੰਗਦ ਸੁਣ ਔਰ ਬਹੁ ਹਰਖਾ। ਭਾਈ ਬਾਲਾ ਜੀ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਹਿਰਦਾ ਬਹੁਤ ਖੁਸ਼ ਹੋ ਗਿਆ। ਪਰਮ ਪ੍ਰੇਮ ਜਿਉ ਜਲ ਧਾਰ ਬਰਖਾ। ਬੜੇ ਪ੍ਰੇਮ ਪਿਆਰ ਵਿੱਚ ਆ ਕੇ ਮਾਨੋ ਪ੍ਰੇਮ ਦਾ ਬੱਦਲ ਹੀ ਬਰਸ ਗਿਆ ਹੈ। ਬੋਲੇ ਗਿਰਾ ਰਸਾਲ ਕਿਰਪਾਲਾ। ਦਿਆਲੋ ਕਿਰਪਾਲੂ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਬਹੁਤ ਸੋਹਣਾ ਬਚਨ ਬਾਣੀ ਬੋਲੇ ਹਨ। ਕਿਤ ਬਿਦ ਲੀਜਾ ਪੱਤਰੀ ਬਾਲਾ। ਭਾਈ ਬਾਲਾ ਜੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਵਾਲੀ ਜਿਹੜੀ ਜਨਮ ਪੱਤਰੀ ਉਹ ਲਿਖੀ ਗਈ ਹੈ ਉਹ ਆਪਾਂ ਕਿਸ ਤਰ੍ਹਾਂ ਲੈ ਸਕਾਂਗੇ। ਐਸਾ ਕੌਣ ਮੀਤ ਸਿੱਖ ਹੋਈ। ਭਾਈ ਬਾਲਾ ਦੱਸ ਗੁਰੂ ਨਾਨਕ ਸਾਹਿਬ ਦਾ ਐਸਾ ਕੌਣ ਕੋਈ ਸਿੱਖ ਮਿੱਤਰ ਹੈਗਾ। ਪੱਤਰੀ ਕੋ ਦਰਸਾਵੈ ਜੋਈ। ਜਿਹੜਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਵਾਲੀ ਜਨਮ ਪੱਤਰੀ ਜਿਹੜੀ ਲਿਖੀ ਉਹਦੇ ਲਿਆ ਕੇ ਸਾਨੂੰ ਇੱਥੇ ਦਰਸ਼ਨ ਕਰਵਾ ਦੇ। ਬਾਲਾ ਕਹਿ ਖੋਜ ਜੋ ਕੀਜੈ। ਹਾਂ ਭਾਈ ਬਾਲਾ ਜੀ ਕਹਿਣ ਲੱਗਿਆ ਮਹਾਰਾਜ ਜੀ ਇਸ ਤਰ੍ਹਾਂ ਤੁਸੀਂ ਖੋਜ ਕਰੋਗੇ ਢੂੰਡ ਕਰੋਗੇ ਤੋ ਨਿਹਚਾ ਪੱਤਰੀ ਕਰ ਲੀਜੈ। ਮੈਨੂੰ ਤਾਂ ਮਹਾਰਾਜ ਪੱਕਾ ਯਕੀਨ ਹੈ ਭਰੋਸਾ ਹੈ ਵੀ ਕੋਈ ਸਿੱਖ ਹੋ ਜਾਊਗਾ ਤੇ ਜਿਹੜੀ ਜਨਮ ਪੱਤਰੀ ਹੈ ਉਹ ਲਿਆ ਦੇਗਾ, ਤੁਸੀਂ ਹੱਥ ਵਿੱਚ ਲੈ ਲਓਗੇ ਤੁਹਾਡੇ ਹੱਥਾਂ ਵਿੱਚ ਹੀ ਆ ਜਾਏਗੀ। ਲਾਲੂ ਆਲੇ ਮਿਲ ਕਰ ਤਾਸੂ। ਉਹ ਜਿਹੜਾ ਮਹਾਰਾਜ ਦਾ ਬਹੁਤਾ ਮਿੱਤਰ ਸਿੱਖ ਜਾਏਗਾ ਭਾਈ ਲਾਲੂ ਜੀ ਦੇ ਘਰ ਦੇ ਵਿੱਚ ਜਾ ਕੇ ਭਾਈ ਲਾਲੂ ਜੀ ਦੇ ਨਾਲ ਮਿਲ ਕੇ ਖੁਜ ਬਾਵੇ ਹੈ ਜਬ ਤੇਹ ਕੇ ਪਾਸੋਂ। ਭਾਈ ਲਾਲੂ ਜੀ ਦੇ ਪਾਸੋਂ ਜਦੋਂ ਸਿੱਖ ਮਹਾਰਾਜ ਜਾ ਕੇ ਜਨਪਤਰੀ ਦੀ ਖੋਜ ਕਰਵਾਏਗਾ ਢੂੰਡ ਘੁੰਮਰ ਆਏਗਾ ਤੋ ਕਰ ਆਵੇ ਹੈ ਪਠਵਾਹ ਕੋਈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਵਾਲੀ ਜਨਪਤਰੀ ਤੁਹਾਡੇ ਹੱਥ ਵਿੱਚ ਆ ਜਾਏਗੀ, ਇਸ ਕਰਕੇ ਤੁਸੀਂ ਲੱਭ ਕੇ ਜਿਹੜਾ ਗੁਰੂ ਕਾ ਪ੍ਰੇਮੀ ਮਿੱਤਰ ਸਿੱਖ ਉਹਨੂੰ ਭੇਜੋ ਉੱਥੇ। ਹੇ ਰਹੁ ਪੂਰ ਮਨੋਰਥ ਹੋਈ। ਗੁਰੂ ਨਾਨਕ ਸਾਹਿਬ ਦੀ ਜਨਪਤਰੀ ਦੇ ਤੁਸੀਂ ਦਰਸ਼ਨ ਕਰ ਲਿਓ, ਤੁਹਾਡੇ ਮਨ ਦਾ ਫੁਰਨਾ ਪੂਰਾ ਹੋ ਜਾਏਗਾ। ਦੋਹਰਾ ਸ੍ਰੀ ਅੰਗਦ ਭਾਖੀ ਗਿਰਾ। ਉਸ ਵੇਲੇ ਭਾਈ ਬਾਲਾ ਜੀ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹ ਬਚਨ ਬਾਣੀ ਆਖਿਆ ਹੋਵੇ ਤੁਮ ਤੇ ਕਾਮ। ਗੁਰੂ ਨਾਨਕ ਸਾਹਿਬ ਤੋਂ ਸਭ ਤੋਂ ਪਿਆਰਾ ਮਿੱਤਰ ਨੇੜੇ ਸਿੱਖ ਨੇੜਲਾ ਜਿਹੜਾ ਮਿੱਤਰ ਹੋਰ ਕਿਹੜਾ ਹੋਣਾ, ਇਹ ਤਾਂ ਕੰਮ ਤੇਰੇ ਪਾਸੋਂ ਹੀ ਹੋਣਾ ਹੈ। ਤਾਹੇ ਨਗਰ ਮਹਿ ਰਹਿਤ ਹੋ। ਬਾਕੀ ਭਾਈ ਬਾਲਾ ਜੀ, ਜਿਸ ਨਗਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਉਤਾਰਿਆ ਉੱਥੋਂ ਦਾ ਹੀ ਤੂੰ ਚੰਪਲ ਹੈ, ਉੱਥੇ ਤੂੰ ਰਹਿ ਰਿਹਾ ਇਸ ਸਮੇਂ। ਖੁਜ ਵਾਵੋ ਤੇ ਤਾਨ। ਇਸ ਕਰਕੇ ਭਾਈ ਬਾਲਾ, ਤੂੰ ਹੀ ਭਾਈ ਲਾਲੂ ਜੀ ਦੇ ਘਰ ਦੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਜਨਮਪਤਰੀ ਦੀ ਢੂੰਡ ਕਰਾਈਏ, ਲਭਵਾਈਏ। ਚੌਪਈ ਕਹਿ ਬਾਲਾ ਮੁਖ ਸਸ ਹੈ ਸੁਦਾਸੀ। ਉਸ ਵੇਲੇ ਭਾਈ ਬਾਲਾ ਜੀ ਅੰਮ੍ਰਿਤ ਵਰਗਾ ਚੰਦਰਮਾ ਜਿਹੜਾ ਵਰਗਾ ਮੁਖ ਹੈ, ਉਸ ਤੋਂ ਅੰਮ੍ਰਿਤ ਬਾਣੀ ਵਰਗੀ ਜਿਹੜੀ ਮਿੱਠੀ ਬਾਣੀ ਹੈ, ਪਿਆਰੀ ਸੁਖਦਾਈ ਕਹਿਣ ਲੱਗਿਆ ਹੈ। ਸ੍ਰੀ ਅੰਗਦ ਸੁਣੀਏ ਸੁਖ ਰਾਸ। ਇਹ ਸੁਖਾਂ ਦੇ ਖਜ਼ਾਨਾ ਪੂੰਜੀ ਰੂਪ ਗੁਰੂ ਅੰਗਦ ਸਾਹਿਬ ਜੀ ਆਪ ਸੁਣੀਏ ਮੇਰਾ ਬਚਨ ਹੈ। ਏਕ ਸਿੱਖ ਦੀਜੈ ਮੁਝ ਸਾਥੂ। ਮਹਾਰਾ ਮੈਂ ਚਲਾ ਜਾਊਂਗਾ ਤੇ ਇੱਕ ਜਿਹੜਾ ਸਿੱਖ ਹੈ ਮੇਰੇ ਨਾਲ ਮਹਾਰਾ ਭੇਜ ਦਈਏ। ਜਾਵਹ ਜਸ ਪਦ ਦੀਨਾ ਨਾਥੂ। ਗਰੀਬਾਂ ਦੇ ਮਾਲਕ, ਅਸੀਂ ਬੜੀ ਛੇਤੀ ਉੱਥੇ ਚਲੇ ਜਾਵਾਂਗੇ। ਲਾਲੂ ਆਲਿਆ ਲੇਹ ਟਲਾਈ। ਇਸ ਤਰ੍ਹਾਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਚਾਚਾ ਲਾਲੂ ਉਹਦੇ ਘਰ ਦੇ ਵਿੱਚ ਮਹਾਰਾਜ ਜਨਮਪਤਰੀ, ਉਹਨਾਂ ਨਾਲ ਮਿਲ ਕਰਕੇ ਟੋਲ ਲਵਾਂਗੇ, ਲੱਭ ਲਵਾ ਲਵਾਂਗੇ। ਆਨਹਿ ਗੇ ਹਮ ਜੇ ਤਹਿ ਪਾਈ। ਜੇ ਉੱਥੋਂ ਮਹਾਰਾਜ ਸਾਨੂੰ ਲੱਭ ਗਈ ਤੇ ਅਸੀਂ ਜ਼ਰੂਰ ਲੈ ਕੇ ਆ ਜਾਵਾਂਗੇ ਦੋਵੇਂ ਜਾਣੇ। ਗੁਰ ਪ੍ਰਸੀਦੇ ਬਾਲੇ ਪਰ ਤਬ। ਇਸ ਤਰ੍ਹਾਂ ਦੇ ਬਚਨ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਭਾਈ ਬਾਲਾ ਉੱਪਰ ਬਹੁਤ ਪ੍ਰਸੰਨ ਹੋ ਗਏ। ਚਿਤ ਕਰ ਤਾਰਨ ਬਿਸਰੈ ਉਰ ਕਬ। ਭਾਈ ਬਾਲਾ, ਤੇਰੇ ਚੇਤੋਂ ਕਦੇ ਕਰਤਾਰ ਵਾਹਿਗੁਰੂ ਭੁੱਲੇ ਨਾ, ਵਰ ਦੇ ਦਿੱਤਾ ਹੈ। ਲਾਲਾ ਪੰਨੂ ਸਿੱਖ ਸਦਾਇਆ। ਉਸ ਵੇਲੇ ਖਡੂਰ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਹੁਤਾ ਜਿਹੜਾ ਪ੍ਰੇਮੀ ਪਿਆਰਾ ਭਾਈ ਪੰਨੂ ਗੋਰ ਦਾ ਲਾਲਾ ਜੀ ਸੀ, ਉਹਨੂੰ ਕਹਿ ਕੇ ਸਦਵਾਇਆ ਬੁਲਵਾਇਆ ਹੈ। ਸ੍ਰੀ ਮੁਖ ਤੇ ਇਹ ਵਾਕ ਅਲਾਇਆ। ਲਾਲਾ ਪੰਨੂ ਸਿੱਖ ਦੇ ਤਾਈ ਗੁਰੂ ਅੰਗਦ ਸਾਹਿਬ ਨੇ ਮਿਸਤਰੋਂ ਇਉਂ ਮੁਖੋਂ ਬਚਨ ਕਿਹਾ ਹੈ। ਗੁਰ ਸਿੱਖੀ ਤੁਮ ਮਹਿ ਅਧਿਕਾਈ। ਲਾਲਾ ਪੰਨੂ ਸਿੱਖ, ਗੁਰੂ ਨਾਨਕ ਸਾਹਿਬ ਦੀ ਸਿੱਖੀ ਤੇਰੇ ਅੰਦਰ ਬਹੁਤ ਹੈ। ਜਿਵ ਸਾਵਨ ਸਰਤਾ ਬਹੁਤ ਆਈ। ਜਿਵੇਂ ਸਾਉਣ ਦੇ ਮਹੀਨੇ ਨਦੀ ਬਹੁਤ ਵੱਧ ਜਾਂਦੀ ਹੈ, ਬਹੁਤਾ ਪਾਣੀ ਹੁੰਦਾ, ਇਸ ਤਰ੍ਹਾਂ ਨਦੀ ਵਾਂਗ ਤੇਰੇ ਅੰਦਰ ਗੁਰੂ ਨਾਨਕ ਦੀ ਮਹਾਨ ਸਿੱਖੀ ਹੈ। ਦੋਹਰਾ ਬਾਲੇ ਸੰਗ ਜਾਈਏ ਤਾਂ। ਲਾਲਾ ਪੰਨੂ ਸਿੱਖ, ਭਾਈ ਬਾਲਾ ਜੀ ਦੇ ਨਾਲ ਉੱਥੇ ਚਲੇ ਜਾਈਏ। ਜਹ ਜਨਮਿਓ ਮਮ ਨਾਥ। ਜਿੱਥੇ ਰਾਏ ਭੋਏ ਦੀ ਤਲਵੰਡੀ ਵਿੱਚ ਸਾਡੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਲਿਆ ਹੈ। ਭਾਵ ਪੱਤਰੀ ਕੋ ਆਨਕ। ਇਹਦੇ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚੋਂ ਜਨਮਪਤਰੀ ਲਿਆ ਕੇ ਜੈ ਜਨਮ ਸਕਾਰ। ਲਾਲਾ ਪੰਨੂ, ਤੂੰ ਆਪਣਾ ਮਨੁੱਖਾ ਜਨਮ ਸਫਲ ਕਰ ਲੈ। ਚੌਪਈ ਸੁਣ ਸਰੁੱਤ ਬਚਨ ਸਮਾਤ ਨ ਅੰਗਾ। ਅੰਗਦ ਸਾਹਿਬ ਦੇ ਐਸੇ ਬਚਨਾਂ ਨੂੰ ਸੁਣ ਕੇ ਲਾਲਾ ਪੰਨੂ ਸਿੱਖ ਤਾਂ ਆਪਣੇ ਅੰਗਾਂ ਵਿੱਚ ਨਹੀਂ ਸਮਾਉਂਦਾ। ਭਇਓ ਤਿਆਰ ਚੱਲਣ ਕੋ ਸੰਗਾ। ਉਸੇ ਵੇਲੇ ਭਾਈ ਬਾਲਾ ਜੀ ਦੇ ਨਾਲ ਚੱਲਣ ਲਈ ਤਿਆਰ ਪ੍ਰਤਿਆਰ ਹੋ ਗਿਆ। ਧੰਨ ਭਾਗ ਆਪਣੇ ਕਰ ਜਾਣੇ। ਲਾਲਾ ਪੰਨੂ ਨੇ ਮੇਰੇ ਧੰਨ ਹਨ, ਧੰਤਾ ਜੋਗ ਭਾਗ ਇਉਂ ਜਾਣਿਆ। ਪੱਧਰੀ ਨਾਨਕ ਦਰਸ਼ਨ ਮਾਨੇ। ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਵਾਲੀ ਜਿਹੜੀ ਜਨਪੱਤਰੀ ਲਿਖੀ ਹੈ, ਜਿਹੜੇ ਦਰਸ਼ਨ ਕਰਨੇ ਉਹਦੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਮੈਂ ਕਰਨੇ, ਇਉਂ ਮੰਨਿਆ ਮਨ ਵਿੱਚ ਇਸ ਨੇ। ਬੰਧਨ ਕਰ ਸੁਣ ਸਤ ਕਰ ਤਾਰ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਤੇ ਸੁਣ ਕੇ ਸਤ ਕਰਤਾਰ ਸਤ ਕਰਤਾਰ ਕਿਹਾ ਹੈ। ਚਲਤ ਭਏ ਨਾਨਕ ਉਰ ਤਾਰ। ਭਾਈ ਬਾਲਾ ਜੀ, ਲਾਲਾ ਪੰਨੂ ਦੋਵੇਂ ਗੁਰੂ ਨਾਨਕ ਸਾਹਿਬ ਦਾ ਹਿਰਦੇ ਵਿੱਚ ਧਿਆਨ ਧਰ ਕੇ ਚੱਲ ਪਏ ਹਨ। ਮਗ ਮਹਿ ਮਹਿਮਾ ਆਮੀ ਪਟੰਤਰ, ਰਸਤੇ ਵਿੱਚ ਵੀ ਜਾਂਦਿਆਂ ਜਾਂਦਿਆਂ ਜਿਹੜੀ ਗੁਰੂ ਨਾਨਕ ਦੀ ਮਹਿਮਾ ਅੰਮ੍ਰਿਤ ਦੇ ਸਦਰਸ ਹੈ, ਕਹਿਤ ਸੁਨਤ ਜੁਗ ਚਲਤ ਨਿਰੰਤਰ, ਦੋਵੇਂ ਜਾਣੇ ਲਗਾਤਾਰ ਕਹਿੰਦੇ ਹੋਏ ਸੁਣਦੇ ਹੋਏ ਚਲੀ ਜਾ ਰਹੇ ਹਾਂ। ਪਹੁੰਚੇ ਜਬ ਤਲਵੰਡੀ ਜਾਏ, ਜਿਸ ਵੇਲੇ ਰਸਤਾ ਤਹਿ ਕੇ ਰਾਗ ਭੋਏ ਦੀ ਤਲਵੰਡੀ ਜਾਣੀ ਨਨਕਾਣਾ ਸਾਹਿਬ ਜਾ ਪਹੁੰਚੇ ਹਨ। ਲਾਲੂ ਆਲੇ ਮਿਲੇ ਆਏ, ਭਾਈ ਲਾਲੂ ਜੀ ਦੇ ਘਰ ਦੇ ਵਿੱਚ ਆ ਕੇ ਇਸ ਨੂੰ ਮਿਲੇ ਜੁਲੇ ਹਨ। ਕਰ ਬੰਧਨ ਪੁੰਨ ਬਚਨ ਉਚਾਰਾ, ਉਸ ਵੇਲੇ ਭਾਈ ਬਾਲਾ ਤੇ ਇਸੇ ਤਰ੍ਹਾਂ ਲਾਲਾ ਪੰਨੂ ਨੇ ਮੱਥਾ ਟੇਕ ਕੇ ਲਾਲੂ ਜੀ ਨੂੰ ਬਚਨ ਕਿਹਾ। ਸੁਣ ਲਾਲੂ ਇੱਕ ਪਰ ਉਪਕਾਰਾ, ਭਾਈ ਲਾਲੂ ਬਜ਼ੁਰਗ ਸੁਣ ਇੱਕ ਬਹੁਤ ਪਰਉਪਕਾਰ ਦਾ ਬਚਨ ਹੈ। ਦੋਹਰਾ ਸੋਧਿਓ ਹਮ ਜੋ ਗੁਰ ਪਇਓ, ਹਾਂ ਵੀ ਤੈਨੂੰ ਦੱਸਦੇ ਆ ਲਾਲੂ ਜੀ, ਜਿਹੜਾ ਇਸ ਸਮੇਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਹੋਇਆ ਉਹ ਅਸੀਂ ਚੰਗਦਰੀ ਤਾਂ ਖੋਜ ਲਿਆ ਢੂੰਡ ਲਿਆ ਹੈ। ਅੰਗਦ ਪਰਮ ਨਿਦਾਨ, ਉਹ ਹਨ ਗੁਰੂ ਅੰਗਦ ਸਾਹਿਬ ਜੀ, ਬਹੁਤ ਵੱਡੇ ਸੁਖਾਂ ਗਿਆਨਾਂ ਧਿਆਨਾਂ ਦੇ ਖਜ਼ਾਨਾ, ਸ੍ਰੀ ਨਾਨਕ ਪੁੰਨ ਤਿੰਨ ਵਿਖੈ। ਹੇ ਲਾਲੂ ਕੀ ਦੱਸਾਂ, ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੇ ਵਿਚਕਾਰ ਭੇਦ ਨ ਕੋ ਜਾਨ, ਮੈਂ ਸੱਚ ਕਹਿਣਾ ਵੀ ਕੋਈ ਭੇਦ ਨੀ, ਫਰਕ ਨੀ ਜਾਣਿਆ ਜਾਂਦਾ। ਜੋ ਗੁਰੂ ਨਾਨਕ ਸਾਹਿਬ ਹੈ ਹੁਣ ਗੁਰੂ ਅੰਗਦ ਸਰੂਪ ਹੋ ਰਹੇ ਆ। ਚੌਪਈ ਦੀਨੀ ਅੰਗਦ ਕੋ ਗੁਰ ਆਈ, ਦੇਖ ਲੋ ਭਾਈ ਲਾਲੂ ਜੀ, ਗੁਰੂ ਨਾਨਕ ਸਾਹਿਬ ਨੇ ਆਪਣੇ ਥਾਂ ਜਿਹੜੀ ਗੁਰਤਾ ਗੱਦੀ ਦੀ ਗੁਰਿਆਈ ਹੈ ਗੁਰੂ ਅੰਗਦ ਸਾਹਿਬ ਨੂੰ ਬਖਸ਼ੀ ਹੈ। ਤਿੰਨ ਪੱਤਰੀ ਤੁਮ ਸੋ ਮੰਗਵਾਈ, ਉਹ ਜਿਹੜੇ ਗੁਰੂ ਅੰਗਦ ਸਾਹਿਬ ਸਤਿਗੁਰੂ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੀ ਅਵਤਾਰ ਧਾਰਨ ਵਾਲੀ ਜਨ ਪੱਤਰੀ ਲਿਖੀ ਹੈ ਨਾ, ਉਹ ਹਰਦਿਆਲ ਪੰਡਿਤ ਨੇ ਉਹ ਸਤਿਗੁਰਾਂ ਨੇ ਤੇਰੇ ਪਾਸੋਂ ਸਾਡੇ ਰਾਹੀਂ ਮੰਗਵਾਈ। ਲਾਲਸ ਹੇਰਨ ਤਾਸ ਵਿਸਾਲਾ, ਕਿ ਗੁਰੂ ਅੰਗਦ ਸਾਹਿਬ ਜੀ ਦੀ ਉਹ ਗੁਰੂ ਨਾਨਕ ਸਾਹਿਬ ਜੀ ਦੀ ਜਨਪਤਰੀ ਦੀ ਹਿਰਨ ਦੇਖਣ ਦੀ ਬਹੁਤੀ ਚਾਹਨਾ ਹੈ। ਸੁਣ ਕਰ ਸਿੱਖ ਪਠਿਓ ਤਤਕਾਲਾ, ਮੈਂ ਮਹਾਰਾਜ ਦੇ ਦਰਸ਼ਨ ਕਰਨ ਗਿਆ ਸੀ ਖਡੂਰ ਸਾਹਿਬ ਵਿੱਚ, ਤੇ ਮਹਾਰਾਜ ਨੇ ਸੁਣ ਕਿਹਾ ਭਾਈ ਲਾਲਾ ਪੰਨੂ ਨੂੰ ਮੇਰੇ ਨਾਲ ਬੜੀ ਛੇਤੀ ਭੇਜ ਦਿੱਤਾ ਤੇਰੇ ਕੋਲ। ਲਾਲੂ ਕਹਿ ਨ ਮੁਝ ਸੁਧ ਕੋ, ਭਾਈ ਬਾਲਾ ਜੀ ਤੋਂ ਸੁਣ ਕੇ ਭਾਈ ਲਾਲੂ ਜੀ ਕਹਿੰਦੇ ਵੀ ਮੈਨੂੰ ਤਾਂ ਕੋਈ ਖਬਰ ਨਹੀਂ। ਭਵ ਪੱਤਰੀ ਤੁਮ ਜਾਚਤ ਜੋ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਵਾਲੀ ਲਿਖੀ ਹੋਈ ਜਨ ਪੱਤਰੀ ਹੈ, ਮੈਨੂੰ ਤਾਂ ਉਹਦੀ ਕੋਈ ਖੋਜ ਨਹੀਂ, ਕੋਈ ਖਬਰਸਾਰ ਨਹੀਂ। ਨਾਨਕ ਕੇ ਤੁਮ ਬਹੁਤ ਪਿਆਰੇ, ਬਈ ਭਾਈ ਬਾਲਾ, ਗੁਰੂ ਨਾਨਕ ਸਾਹਿਬ ਦੇ ਤੁਸੀਂ ਬੜੇ ਪਿਆਰੇ ਹੋ। ਹਮ ਸੋ ਕਹੋ ਸਭ ਭੇਦ ਵਿਚਾਰੇ, ਇਸ ਕਰਕੇ ਚੰਗੀ ਤਰ੍ਹਾਂ ਕਹਿੰਦੇ ਤੂੰ ਬਈ ਵਿਚਾਰ ਕੇ ਨਾ, ਬਈ ਭੇਦ ਹੈ ਸਾਰਾ ਭੇਦ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਜੀ ਦਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪਰਿਵਾਰ ਦਾ ਸਾਰਾ ਭੇਦ ਮੈਨੂੰ ਖੋਲ ਕੇ ਦੱਸ। ਗੁਰ ਅੰਗਦ ਹੈ ਕਹਿ ਸ੍ਰੀ ਚੰਦ, ਇਹ ਤੂੰ ਕਹਿ ਤਾਂ ਦਿੱਤਾ ਵੀ ਅਸੀਂ ਪੂਰਾ ਗੁਰੂ ਖੋਜ ਲਿਆ, ਗੁਰੂ ਅੰਗਦ ਸਾਹਿਬ ਜੀ ਗੁਰੂ ਹੈ, ਤੂੰ ਥੋੜ੍ਹਾ ਜਿਹਾ ਖੋਲ ਕੇ ਦੱਸ ਵੀ ਇਸ ਸਮੇਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਗੁਰੂ ਹੈ ਕਿ ਉਹਨਾਂ ਦੇ ਸੁਪੁੱਤਰ ਸ੍ਰੀ ਚੰਦ ਜੀ ਗੁਰੂ ਹਨ। ਮੰਜੀ ਕੇ ਢਿਗ ਆਨੰਦ ਕੰਦ, ਜੋ ਆਨੰਦ ਦੇ ਦਾਤਾ ਹੈ ਬੱਦਲ ਗੁਰੂ ਨਾਨਕ ਸਾਹਿਬ, ਉਹਨਾਂ ਦੀ ਜਿਹੜੀ ਗੁਰਤਾ ਗੱਦੀ ਹੈ ਉਹ ਕਿਹਦੇ ਕੋਲ ਹੈ, ਸ੍ਰੀ ਚੰਦ ਕੋਲ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਹੈ। ਸੁਤਨੇ ਲਈ ਕ ਸੇਵਕ ਪਾਈ, ਇਹ ਤੂੰ ਖੋਲ ਕੇ ਦੱਸ ਭਾਈ ਬਾਲਾ, ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਸ੍ਰੀ ਚੰਦ ਨੇ ਉਹ ਗੁਰਤਾ ਗੱਦੀ ਪਾ ਲਈ ਕਿ ਸੇਵਕ ਗੁਰੂ ਅੰਗਦ ਸਾਹਿਬ ਨੇ ਪ੍ਰਾਪਤ ਕੀਤੀ। ਤਖ਼ਤ ਬੈਸ ਕਿਸ ਗੁਰਤਾ ਆਈ, ਹਾਂ ਗੁਰਤਾ ਗੱਦੀ ਇਸ ਸਮੇਂ ਕਿਹਦੇ ਕੋਲ ਆਈ ਹੈ, ਕਿਹੜੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਹਾਂ। ਦੋਹਰਾ ਕਹਿ ਬਾਲਾ ਅੰਗਦ ਗੁਰੂ, ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ ਹੇ ਲਾਲੂ ਜੀ, ਇਸ ਸਮੇਂ ਪੂਰਨ ਸਤਿਗੁਰੂ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੈ, ਜਿਹ ਸ੍ਰੀ ਨਾਨਕ ਆਪ, ਜਿਸ ਗੁਰੂ ਅੰਗਦ ਸਾਹਿਬ ਜੀ ਦੇ ਤਾਈ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਪੈਸੇ ਪੰਚ ਨਲੇਰ ਧਾ ਘਰ ਜਿਹੜੇ ਪੰਜ ਪੈਸੇ ਆ ਤੇ ਇੱਕ ਨਲੇਰ ਉਹਨਾਂ ਦੇ ਅੱਗੇ ਰੱਖ ਕੇ ਸਿਰ ਨਿਵਾਏ ਦੀਏ ਥਾਪ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸੀਸ ਝੁਕਾ ਕੇ ਆਪਣੇ ਅਸਥਾਨ ਤੇ ਉਹਨਾਂ ਨੂੰ ਗੁਰੂ ਥਾਪ ਦਿੱਤਾ, ਇਸਤਤ ਕਰ ਦਿੱਤਾ। ਪੰਜ ਪੈਸੇ ਵੀ ਜਿੰਨੀ ਸਾਰੀ ਮਾਇਆ, ਇਹ ਵੀ ਤੁਹਾਡੇ ਚਰਨਾਂ ਦੀ ਦਾਸੀ ਹੈ, ਜਿਹਨੂੰ ਮਰਜ਼ੀ ਦਿਓ ਜਿਹਨੂੰ ਮਰਜ਼ੀ ਨਾ ਦਿਓ, ਇਉਂ ਸਾਰੀ ਮਾਇਆ ਵੀ ਤੁਹਾਡੇ ਅਧੀਨ। ਅਤੇ ਨਾਲੀਅਰ ਜਿਹੜਾ ਉਹ ਸਿਰ ਵਰਗਾ ਹੁੰਦਾ, ਵੀ ਜਿੰਨੇ ਵੀ ਸਿਰਾਂ ਵਾਲੇ ਭਾਵੇਂ ਦੇਵਤੇ ਆ, ਦੈਂਤ ਆ, ਰਾਕਸ਼ ਆ, ਕੋਈ ਵੀ ਸੀਸ ਵਾਲਾ ਹੈ, ਸਭ ਤੁਹਾਡੇ ਸਿਰਾਂ ਵਾਲੇ ਅਧੀਨ ਹੈ, ਸਭ ਤੁਹਾਡੇ ਚਰਨਾਂ 'ਤੇ ਝੁੱਕ ਰਹੇ ਹੈ। ਇਸ ਤਰ੍ਹਾਂ ਇਹ ਪੰਜ ਪੈਸੇ ਅਤੇ ਨਾਲੀਅਰ ਦਾ ਭਾਵ ਹੁੰਦਾ ਸੀ, ਵੀ ਉਹ ਮਹਾਰਾਜ ਨੇ ਰੱਖ ਕੇ ਪੈਸੇ ਅਤੇ ਨਾਲੀਅਰ ਗੁਰੂ ਅੰਗਦ ਸਾਹਿਬ ਨੂੰ ਆਪਣੇ ਥਾਂ ਮੱਥਾ ਟੇਕ ਕੇ ਗੁਰੂ ਇਸਤਤ ਕਰ ਦਿੱਤਾ ਹੈ। ਚੌਪਈ ਤਿੰਨ ਕੀ ਸਮਤਾ ਹੋਵੇ ਕੈਸੇ। ਇਸ ਕਰਕੇ ਭਾਈ ਲਾਲੂ ਜੀ, ਉਹ ਗੁਰੂ ਅੰਗਦ ਸਾਹਿਬ ਦੀ ਭਲਾ ਬਰਾਬਰੀ ਕਿਵੇਂ ਹੋ ਸਕਦੀ ਹੈ? ਥਾਪਿਓ ਗੁਰ ਨਾਨਕ ਜਬ ਐਸੇ। ਗੁਰੂ ਨਾਨਕ ਸਾਹਿਬ ਜੀ ਨੇ ਪੰਜ ਪੈਸੇ ਅਤੇ ਨਾਲੀਅਰ ਰੱਖ ਕੇ ਅਤੇ ਮੱਥਾ ਟੇਕ ਕੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਥਾਪ ਦਿੱਤਾ ਹੈ। ਖੋਜ ਲਇਓ ਹਮ ਗੁਰਮਤ ਤੀਰਾ। ਭਾਈ ਲਾਲੂ ਜੀ, ਜਿਹੜਾ ਬੁੱਧੀ ਦਾ ਤੀਰ ਜਵਾਨ ਹੈ, ਗੁਰੂ ਅੰਗਦ ਸਾਹਿਬ ਗੁਰੂ, ਮੈਂ ਚੰਗੀ ਤਰ੍ਹਾਂ ਖੋਜ ਲਿਆ, ਲੱਭ ਲਿਆ, ਟੋਲ ਲਿਆ। ਜਿਉਂ ਖਨ ਵਾਰੀ ਪਾਵਹਿ ਹੀਰਾ। ਇਸ ਤਰ੍ਹਾਂ ਜਿਹੜਾ ਕੋਈ ਹੀਰਾ ਨੂੰ ਖਣਨ ਵਾਲਾ ਹੁੰਦਾ ਤੇ ਉਹ ਖਾਂਦਾ ਖਾਂਦਾ ਪਹਾੜ ਨੂੰ, ਉਹਦੇ ਵਿੱਚੋਂ ਹੀਰਾ ਲੱਭ ਲੈਂਦਾ, ਪ੍ਰਾਪਤ ਕਰ ਲੈਂਦਾ। ਇਸ ਤਰ੍ਹਾਂ ਮੈਂ ਹੀਰੇ ਵਾਂਗ ਗੁਰੂ ਅੰਗਦ ਸਾਹਿਬ ਨੂੰ ਲੱਭ ਲਿਆ ਹੈ। ਸ੍ਰੀ ਚੰਦ ਗੁਰ ਸੰਤਤ ਜਾਣੇ। ਇਹ ਲਾਲੂ ਜੀ, ਸਾਰੇ ਸੰਸਾਰ ਦੇ ਲੋਕ ਜਾਣਦੇ ਹੈ ਸ੍ਰੀ ਚੰਦ ਤੇ ਲਕਸ਼ਮੀ ਚੰਦ, ਉਹ ਗੁਰੂ ਨਾਨਕ ਸਾਹਿਬ ਦੀ ਸੰਤਾਨ, ਉਹ ਦੋਨਾਂ ਦੇ ਸੁਪੁੱਤਰ ਹਨ। ਮਨ ਮਾਨਵ ਮਨ ਅਨਮਾਨੇ। ਇਹ ਗੁਰੂ ਨਾਨਕ ਦੇ ਦੋਵੇਂ ਪੁੱਤਰ ਹਨ, ਉਹ ਜਾਣ ਕੇ ਗੁਰੂ ਕੇ ਸਿੱਖ ਉਹਨਾਂ ਨੂੰ ਵੀ ਮੰਨਦੇ ਪੂਜਦੇ ਸਤਿਕਾਰ ਦਿੰਦੇ ਹੈ, ਪਰ ਗੁਰੂ ਜਿਹੜੇ ਆ ਗੁਰੂ ਅੰਗਦ ਸਾਹਿਬ ਜੀ ਨੂੰ ਹੀ ਮੰਨਦੇ ਹਨ। ਗੁਰ ਅੰਗਦ ਕੋ ਗੁਰਤਾ ਦੇ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਗੁਰਤਾ ਗੱਦੀ ਦਾ ਤਖਤ ਹੈ, ਉਹ ਤਾਂ ਗੁਰੂ ਅੰਗਦ ਸਾਹਿਬ ਜੀ ਨੂੰ ਦਿੱਤਾ ਹੈ। ਕਿਦਾਂ ਦੁਤੀਏ ਨਾਨਕ ਪ੍ਰਗਟਏ। ਹੇ ਭਾਈ ਲਾਲੂ ਜੀ, ਕੀ ਦੱਸਾਂ, ਮਾਨੋ ਦੂਜੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਬਦਲਿਆ, ਦੂਜੇ ਗੁਰੂ ਨਾਨਕ ਪ੍ਰਗਟ ਹੋ ਗਏ। ਸੁਣ ਕਰ ਲਾਲੂ ਗੇਰਾ ਅਲਾਈ। ਉਸ ਵੇਲੇ ਭਾਈ ਲਾਲੂ ਜੀ ਨੇ ਭਾਈ ਬਾਲਾ ਜੀ ਤੋਂ ਸੁਣ ਕੇ ਬਚਨ ਬਾਣੀ ਕਿਹਾ, ਖੋਜਿਓ ਜੇ ਪੱਤਰੀ ਹੋਏ ਭਾਈ। ਹੇ ਭਾਈ ਬਾਲਾ, ਵੀ ਤੂੰ ਕਰਦੇ ਵਿੱਚੋਂ ਲੱਭ ਲਾ, ਜੇ ਗੁਰੂ ਨਾਨਕ ਸਾਹਿਬ ਦੀ ਜਨਪਦਰੀ ਤੈਨੂੰ ਲੱਭ ਪਵੇ। ਕਾਗਰ ਲੇਖੇ ਕੇ ਇਹ ਥਾਈ। ਮੇਰਾ ਜਿਹੜਾ ਵੱਡਾ ਭਰਾ ਸੀ ਰਾਏ ਬੁਲਾਰ ਦਾ, ਜਿੰਨਾ ਉਹ ਸਾਰਾ ਲੇਖਾ ਜੋਖਾ ਉਹੀ ਕਰਦਾ ਸੀ, ਤੇ ਉਹ ਜਿਹੜਾ ਦਫ਼ਤਰ ਜਾ ਉੱਥੇ ਬਹੁਤ ਕਾਗਜ਼ ਪਏ ਹੈ, ਵਹੀਆਂ ਪਈਆਂ। ਉਹ ਕਹਿੰਦੇ ਦਫ਼ਤਰ ਦੇ ਵੀ ਤੂੰ ਟੋਲ ਟੁਲਾ ਲੈ, ਲੱਭ ਲਵਾ ਲੈ। ਬਹੁ ਮਹਿ ਮਿਲੀ ਨ ਜਾਨੀ ਜਾਈ। ਕਿਉਂਕਿ ਦਫ਼ਤਰ ਦੇ ਵਿੱਚ ਬੜੀਆਂ ਬਹੀਆਂ ਪਈਆਂ, ਬਹੁਤ ਕਾਗਜ਼ ਪੱਤਰ ਪਏ, ਇਸ ਕਰਕੇ ਜਾਣਿਆ ਨਹੀਂ ਜਾਂਦਾ ਵੀ ਉਹਨਾਂ ਕਾਗਜ਼ਾਂ ਵਿੱਚ ਕਿੱਥੇ ਹੈ ਗੁਰੂ ਨਾਨਕ ਸਾਹਿਬ ਦੀ ਜਨਮਪੱਤਰੀ। ਦੋਹਰਾ ਕਹਿ ਬਾਲਾ ਲਾਲੂ ਸੁਣਹੋ। ਉਸ ਵੇਲੇ ਲਾਲੂ ਜੀ ਤੋਂ ਸੁਣ ਕੇ ਭਾਈ ਗਾਲਾ ਜੀ ਕਹਿਣ ਲੱਗੇ, ਵੀ ਸੁਣ ਲੈ, ਤੂੰ ਕਾਲੂ ਕੋ ਪ੍ਰਾਤ। ਵੀ ਇਹ ਤਾਂ ਨੀ ਗੱਲ ਹੋਣੀ ਵੀ ਮੈਂ ਖੋਜਾਂ, ਤੂੰ ਕਾਲੂ ਜੀ ਦਾ ਛੋਟਾ ਭਰਾ ਹੈ। ਜਨਨ ਜਨਕ ਨਾਨਕ ਨਾਹਨ। ਇਹ ਹੁਣ ਤਾਂ ਗੁਰੂ ਨਾਨਕ ਸਾਹਿਬ ਵੀ ਆਪ ਹੈ ਨਹੀਂ ਹੈ, ਉਹਨਾਂ ਦੇ ਪਿਤਾ ਕਾਲੂ ਜੀ ਵੀ ਹੈ ਨਹੀਂ ਇਸ ਸਮੇਂ। ਤੁਮ ਤੇ ਅਬ ਹੈ ਅਗਾਤ। ਉਹਨਾਂ ਦਾ ਛੋਟਾ ਭਰਾ ਹੈ, ਹੁਣ ਤਾਂ ਤੇਰੇ ਪਾਸੋਂ ਇਹ ਜਨਪੱਤਰੀ ਪ੍ਰਾਪਤ ਹੋਣੀ ਹੈ। ਚੌਪਈ ਤੁਮ ਬਿਨ ਕੌਣ ਕਰੇ ਹਮ ਕਾਮ। ਇਸ ਕਰਕੇ ਲਾਲੂ ਬਜ਼ੁਰਗ, ਤੁਹਾਥੋਂ ਬਗੈਰ ਜਨਪਤਰੀ ਲੱਭ ਕੇ ਦੇਣ ਦਾ ਹੋਰ ਦੱਸੋ ਕਿਹੜਾ ਕੰਮ ਕਰੇਗਾ। ਭਵ ਪਤਰੀ ਉੱਠ ਖੋਜੋ ਧਾਮ। ਇਸ ਕਰਕੇ ਮੇਰੀ ਬੇਨਤੀ ਮੰਨ ਕੇ ਲਾਲੂ ਜੀ ਉੱਠ ਕੇ ਉਹ ਦਫ਼ਤਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਜਨਪਤਰੀ ਉਹਦੀ ਖੋਜ ਕਰ, ਢੂੰਡ ਕਰ। ਬਾਲੇ ਕੀ ਸੁਣ ਗਿਰਾ ਰਸਾਲੂ। ਉਸ ਵੇਲੇ ਭਾਈ ਲਾਲੂ ਜੀ ਨੇ ਭਾਈ ਬਾਲਾ ਜੀ ਦੀ ਬਹੁਤ ਸੁੰਦਰ ਬਾਣੀ ਸੁਣ ਕੇ, ਬਚਨ ਸੁਣ ਕੇ, ਕਾਗਰ ਗ੍ਰਹਿ ਖੋਜਤ ਭਾ ਲਾਲੂ। ਇਹ ਤਾਂ ਭਾਵੇਂ ਬਹੁਤ ਬਜ਼ੁਰਗ ਹੋ ਚੁੱਕਿਆ ਸੀ, ਫੇਰ ਵੀ ਜਿਹੜਾ ਕਾਗਜ਼ਾਂ ਵਾਲਾ ਦਫ਼ਤਰ ਜਿਹਾ ਹੈ ਉਹ ਲੱਗਿਆ ਫਿਰ ਟੋਲਣ। ਖੋਜਤ ਖੋਜਤ ਪੱਤਰੀ ਜਬ ਹੀ। ਉਹ ਦਫ਼ਤਰ ਵਿੱਚ ਇੰਨੀਆਂ ਬਈਆਂ, ਇੰਨੇ ਕਾਗਜ਼ ਪਏ, ਕਹਿੰਦੇ ਉਹ ਲੱਭਦਿਆਂ ਲਭਾਉਂਦਿਆਂ ਹੋਏ ਆ। ਦਿਵਸ ਪੰਚਵੇਂ ਪਾਈ ਤਬ ਹੀ। ਕਹਿੰਦੇ 5 ਦਿਨ ਲੱਗ ਗਏ ਹਨ ਤੇ 5ਵੇਂ ਦਿਨ ਜਿਹੜੀ ਜਨਪਤਰੀ ਉਹ ਪ੍ਰਾਪਤ ਹੋਈ ਹੈ। ਦੀਨੀ ਲਾਲੂ ਨੈ ਕਰ ਬਾਲਾ। ਉਸ ਵੇਲੇ ਇਸ ਤਰ੍ਹਾਂ ਜਨਪਤਰੀ ਲੱਭ ਕੇ ਤੇ ਆਪਣੇ ਹੱਥਾਂ ਦੇ ਨਾਲ ਭਾਈ ਬਾਲਾ ਜੀ ਦੇ ਹੱਥਾਂ ਵਿੱਚ ਦੇ ਦਿੱਤੀ ਲਾਲੂ ਜੀ ਨੇ। ਤਾਹੇ ਦਈ ਕਰ ਪੰਨੂ ਲਾਲਾ। ਭਾਈ ਬਾਲਾ ਜੀ ਨੇ ਉਹ ਜਨਪਤਰੀ ਆਪਣਾ ਹੱਥਾਂ ਵਿੱਚ ਲੈ ਕੇ ਉਹ ਲਾਲੇ ਪੰਨੂ ਦੇ ਹੱਥਾਂ ਵਿੱਚ ਦੇ ਦਿੱਤੀ, ਉਹਨੂੰ ਪਕੜਾ ਦਿੱਤੀ। ਲੈ ਪੰਨੂ ਪੁੰਨ ਬਚਨ ਉਚਾਰੇ। ਉਸ ਵੇਲੇ ਭਾਈ ਲਾਲਾ ਪੰਨੂ ਜੀ ਉਹ ਜਨਪਤਰੀ ਲੈ ਕੇ ਭਾਈ ਬਾਲਾ ਜੀ ਨੂੰ ਬਚਨ ਕਹਿਣ ਲੱਗਿਆ। ਬਾਲੇ ਚੱਲੀਏ ਸੰਗ ਹਮਾਰੇ। ਜਨਪਤਰੀ ਤਾਂ ਤੂੰ ਮੈਨੂੰ ਦੇ ਦਿੱਤੀ ਹੈ, ਤੂੰ ਸਮਝਦਾ ਹੋਊਗਾ ਵੀ ਹੁਣ ਤੂੰ ਹੀ ਇਕੱਲਾ ਚਲਾ ਜਾ। ਕਹਿੰਦੇ ਤੂੰ ਵੀ ਨਾਲ ਹੀ ਚੱਲ ਗੁਰੂ ਸਾਹਿਬ। ਹੇ ਰਹਿ ਗੁਰ ਉਰ ਹਰਖ ਅਪਾਰਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਜਨਮਪਤਰੀ ਜਦੋਂ ਗੁਰੂ ਅੰਗਦ ਸਾਹਿਬ ਜੀ ਦਰਸ਼ਨ ਕਰਨਗੇ ਤੇਰੇ ਮੇਰੇ ਉੱਪਰ ਬਹੁਤ ਖੁਸ਼ੀਆਂ ਹੋਣਗੀਆਂ। ਪਰਮ ਪ੍ਰਸਿੱਧ ਹੈ ਪਰ ਉਪਕਾਰਾ। ਤੇਰਾ ਪਰਉਪਕਾਰ ਜਾਣ ਕੇ ਗੁਰੂ ਅੰਗਦ ਸਾਹਿਬ ਜੀ ਤੇਰੇ ਉੱਪਰ ਬਹੁਤ ਪ੍ਰਸੰਨ ਹੋ ਜਾਣ। ਸੁਣ ਸ੍ਰੋਣਨ ਮਨ ਮਹਿ ਅਨਮਾਨੀ। ਉਸ ਵੇਲੇ ਲਾਲੇ ਪੰਨੂ ਦੀ ਗੱਲ ਸੁਣ ਕੇ ਭਾਈ ਬਾਲਾ ਜੀ ਨੇ ਮਨ ਵਿੱਚ ਸੋਚਿਆ ਵਿਚਾਰਿਆ। ਬਾਨੀ ਭਨਤ ਸੁਖਨ ਮਮ ਸਾਨੀ। ਜਿਵੇਂ ਮੈਨੂੰ ਸੁਖ ਮਿਲਣ, ਮੇਰੇ ਸੁਖਾਂ ਵਾਲੀ ਜਿਹੜੀ ਬਾਣੀ ਹੈ ਲਾਲਾ ਪੰਨੂ ਕਹਿੰਦਾ ਠੀਕ ਕਹਿੰਦਾ। ਗਵਨੇ ਜੁਗਲ ਸੰਗ ਮਗ ਮਾਹੀ। ਕਹਿਣ ਲੱਗਾ ਵੀ ਚੰਗਾ ਸਤ ਬਚਨ, ਇਉਂ ਕਹਿ ਕੇ ਦੋਵੇਂ ਜਾਣੇ ਚੱਲ ਪਏ ਹਨ। ਬਾਲਾ ਪੁੰਨ ਪੰਨੂ ਦਿਸ਼ ਤਾਹੀ। ਭਾਈ ਬਾਲਾ ਜੀ, ਭਾਈ ਪੰਨੂ ਜੀ, ਲੱਲਾ ਲਾਲਾ ਉਸ ਤਰਫਾ ਖਡੂਰ ਸਾਹਿਬ ਦੀ ਤਰਫ ਨੂੰ ਚੱਲ ਪਏ। ਦੋਹਰਾ ਲਾਲੂ ਚੱਲ ਤਿਓ ਤਬ ਮਿਲ ਤਬ। ਜਦੋਂ ਇਹ ਭਾਈ ਬਾਲਾ ਜੀ ਚੱਲਣ ਲੱਗੇ ਉਸ ਵੇਲੇ ਲਾਲੂ ਜੀ ਨੇ ਮਿਲ ਕੇ ਇਹਨਾਂ ਨੂੰ ਪੈਸੇ 5 ਨਲੇਰ ਆਪਣੇ ਵੱਲੋਂ 5 ਪੈਸੇ ਤੇ 1 ਨਾਲੀਏ ਆਪਣੀ ਦਿਸ਼ ਤੇ ਭੇਟ ਦੀ ਆਪਣੇ ਘਰ ਦੀ ਤਰਫੋਂ ਇਉਂ ਗੁਰੂ ਅੰਗਦ ਸਾਹਿਬ ਨੂੰ ਭੇਟਾ ਦਿੱਤੀ। ਬੋਲਿਓ ਮੁਖ ਤੇ ਫੇਰ। ਉਸ ਤੋਂ ਬਾਅਦ ਭਾਈ ਲਾਲੂ ਜੀ ਮੁਖ ਤੋਂ ਇਸ ਤਰ੍ਹਾਂ ਬੋਲੇ ਹਾਂ, ਚੌਪਈ ਹਮਰੀ ਦਿਸ਼ ਤੇ ਦੇਹ ਸੰਦੇਸ਼ਾ। ਗੁਰੂ ਅੰਗਦ ਸਾਹਿਬ ਨੂੰ ਜਾ ਕੇ ਮੇਰੇ ਬਜ਼ੁਰਗ ਦੀ ਤਰਫੋਂ ਇਸ ਤਰ੍ਹਾਂ ਦਾ ਸੁਨੇਹਾ ਉਹਨਾਂ ਨੂੰ ਦੇ ਦੇਣ। ਸ੍ਰੀ ਅੰਗਦ ਜਿਸ ਦੋਸ਼ ਨ ਲੇਸ਼ਾ। ਇਹ ਜੋ ਗੁਰੂ ਅੰਗਦ ਸਾਹਿਬ ਜੀ ਜਗਤ ਗੁਰੂ ਬਣੇ ਹੈ, ਜਿਹਨਾਂ ਅੰਦਰ ਥੋੜੇ ਮਾਤਰ ਵੀ ਕੋਈ ਦੋਸ਼ ਨਹੀਂ, ਕੋਈ ਔਗਣ ਨਹੀਂ ਹੈ। ਸ੍ਰੀ ਚੰਦ ਜੇ ਰਿਸ ਕੋ ਧਰੈ। ਮੈਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਵੱਡਾ ਪੁੱਤਰ ਸ੍ਰੀ ਚੰਦ ਉਹ ਬੜਾ ਗੁੱਸੇ ਖੋਰ ਹੈ, ਕ੍ਰੋਧੀ ਹੈ, ਕਦੇ ਉਹਨਾਂ ਉੱਪਰ ਜੇ ਬੜਾ ਗੁੱਸਾ ਵੀ ਕਰੇ ਉਹਨਾਂ ਨੂੰ ਬੁਰਾ ਭਲਾ ਕਹਿ ਜਾਵੇ। ਸ਼ਿਮਾ ਧਰਤ ਜਿਉਂ ਤੇਹ ਪਾਰ ਕਰੈ। ਮੇਰੇ ਵੱਲੋਂ ਗੁਰੂ ਅੰਗਦ ਸਾਹਿਬ ਜੀ ਨੂੰ ਕਹਿ ਦੇਣਾ ਵੀ ਜਿਵੇਂ ਧਰਤੀ ਉਹ ਸ਼ਿਮਾ ਧਾਰਦੀ ਹੈ ਨਾ, ਉਹ ਕੋਈ ਧਰਤੀ ਕੋਈ ਪੁੱਟੀ ਜਾਏ, ਕੋਈ ਚੰਦਨ ਦਾ ਲੇਪਣ ਕਰੀ ਜਾਏ, ਇਸ ਤਰ੍ਹਾਂ ਉਹ ਧਰਤੀ ਵਾਂਗ ਉਹਨੂੰ ਭਰਖੇ ਮੇ ਹੀ ਰੱਖਣ, ਉਹਨੂੰ ਕੁਝ ਨਾ ਆਖਣ। ਬਾਲੇ ਬਹਰੋ ਵਚਨ ਉਚਾਰਾ, ਆ ਲਾਲੂ ਦੀ ਸੋ ਸੁਣ ਕੇ ਭਾਈ ਬਾਲਾ ਜੀ ਨੇ ਫੇਰ ਬਚਨ ਕਿਹਾ। ਸ੍ਰੀ ਅੰਗਦ ਨਾਨਕ ਅਵਤਾਰਾ, ਗਿਆ ਲਾਲੂ ਜੀ ਗੁਰੂ ਨਾਨਕ ਸਾਹਿਬ ਦਾ ਅਵਤਾਰ ਹਨ, ਗੁਰੂ ਅੰਗਦ ਸਾਹਿਬ ਮਹਾਰਾਜ। ਪੰਚ ਦੁਖ ਨਹਿ ਤਿਨ ਮਹਿ ਪਾਵੈ ਹੈ, ਸਾਡੇ ਵਿੱਚ ਜਾਂ ਸ੍ਰੀ ਚੰਦ ਵਿੱਚ ਪੰਜ ਤਰ੍ਹਾਂ ਦੇ ਔਗੁਣ ਜੇ ਕਾਮ ਕਰੋ ਲੋਭ ਅਹੰਕਾਰ ਹੁੰਦਾ, ਉਹਨਾਂ ਵਿੱਚ ਨਹੀਂ ਇਹ ਪਾਏ ਜਾਂਦੇ। ਨਿਕਟ ਤਰਨ ਜਾਂ ਤਿਮਰਨ ਆਵੈ ਲਾਲੂ, ਹੈ ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਨਾ ਆਉਂਦਾ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਨੇੜੇ ਕਾਮ ਕਰੋ ਲੋਭ ਅਹੰਕਾਰ ਨਹੀਂ ਆਉਂਦੇ। ਸਮ ਦਮ ਸੋ ਤਨ ਗਿਆਨ ਸੁਹਾਵੈ ਹੈ, ਇਹ ਮੈਥੋਂ ਪੁੱਛੇ ਤਾਂ ਮੈਂ ਸੱਚ ਕਹਿਣਾ ਵੀ ਮਨ ਤੇ ਵੀ ਉਹਨਾਂ ਦਾ ਕੰਟਰੋਲ ਹੈ, ਜਿਹੜੇ ਗਿਆਨ ਇੰਦਰੇ ਅੱਖਾਂ ਕੰਨ ਨੱਕ ਉਹ ਤੇ ਵੀ ਕੰਟਰੋਲ ਹੈ। ਗਿਆਨ ਦਾ ਤਾਂ ਸਰੀਰ ਹੀ ਹੈ, ਉਹ ਬਣਿਆ ਗਿਆਨ ਦੇ ਸਰੀਰ ਸਰੀਰ ਗਿਆਨ ਦਾ ਸਰੀਰ ਹੀ ਸੋਭ ਨੀਕ ਹੋ ਰਿਹਾ, ਮਾਨੋ ਗੁਰੂ ਅੰਗਦ ਸਾਹਿਬ ਗਿਆਨ ਬਣਿਆ ਹੋਇਆ। ਆਤਪ ਭਗਤ ਜਗਤ ਬਿਦ ਤਾਵੈ, ਉਹ ਤਾਂ ਭਗਤੀ ਰੂਪੀ ਜਿਹੜੀ ਧੁੱਪ ਹੈ ਨਾ ਸੰਸਾਰ ਦੇ ਵਿੱਚ, ਗੁਰੂ ਅੰਗਦ ਸਾਹਿਬ ਜੀ ਪ੍ਰਗਟ ਕਰ ਰਹੇ। ਪੱਤਰੀ ਲੈ ਚੱਲੇ ਤਤਕਾਲਾ, ਇਸ ਤਰ੍ਹਾਂ ਲਾਲੂ ਜੀ ਨੂੰ ਕਹਿੰਦੇ ਹੋਏ ਜਨ ਪੱਤਰੀ ਨੂੰ ਲੈ ਕੇ ਬੜੀ ਛੇਤੀ ਚੱਲ ਪਏ। ਜਹ ਖਡੂਰ ਮਹਿ ਗੁਰੂ ਕਿਰਪਾਲਾ, ਜਿੱਥੇ ਖਡੂਰ ਸਾਹਿਬ ਦੇ ਵਿੱਚ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਜੀ ਨਿਵਾਸ ਕਰ ਰਹੇ। ਦੋਹਰਾ ਵੈਸੇ ਅੰਗਦ ਰਾਜ ਹੀ, ਇਧਰ ਗੁਰੂ ਅੰਗਦ ਸਾਹਿਬ ਜੀ ਗੁਰਤਾ ਗੱਦੀ ਉੱਪਰ ਬੈਠੇ ਸਜ ਰਹੇ। ਬੰਦੇ ਪਦ ਅਰਵਿੰਦ, ਦੋਹਾਂ ਨੇ ਜਾ ਕੇ ਚਰਨਾ ਕਮਲਾਂ ਉੱਪਰ ਨਮਸਕਾਰ ਕੀਤੀ। ਹਿਰਦੇ ਪ੍ਰਸੀਦੇ ਸਤਿਗੁਰੂ, ਭਾਈ ਬਾਲਾ ਤੇ ਲਾਲੂ ਪੰਨੂ ਨੂੰ ਆਇਆ ਦੇਖ ਕੇ ਹਿਰਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਬਹੁਤ ਪ੍ਰਸੰਨ ਹੋਏ। ਕਹਿ ਰਹਿ ਚਿਤ ਗੋਬਿੰਦ, ਭਾਈ ਬਾਲਾ ਭਾਈ ਲਾਲਾ ਪੰਨੂ ਨੂੰ ਦੇਖ ਕੇ ਕਹਿਣ ਲੱਗੇ ਵੀ ਤੁਹਾਨੂੰ ਚਿਤ ਵਿੱਚ ਗੋਬਿੰਦ ਚੇਤੇ ਆਉਂਦਾ ਰਹੇ। ਚੌਪਈ ਖੁਸ਼ੀ ਬਹੁਤ ਬਾਲੇ ਪਰ ਕੀਨੀ, ਭਾਈ ਬਾਲਾ ਜੀ ਉੱਪਰ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਬਹੁਤ ਹੀ ਪ੍ਰਸੰਨਤਾ ਖੁਸ਼ੀ ਕੀਤੀ। ਪੁੰਨ ਪੱਤਰੀ ਆਪਣੇ ਕਰ ਲੀਨੀ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਵਾਲੀ ਜਨ ਪੱਤਰੀ ਆਪਣੇ ਹੱਥਾਂ ਵਿੱਚ ਲੈ ਲਈ। ਸਾਦਰ ਸੋਨਿਜ ਸੀਸ ਚੜਾਈ, ਸਤਿਕਾਰ ਵਜੋਂ ਆਪਣੀ ਜਿਹੜੀ ਜਨ ਪੱਤਰੀ ਸੀਸ ਤੇ ਰੱਖ ਲਈ। ਭਾਉ ਬਹੁਤ ਕਰ ਉਰ ਮਹਿਲਾਈ, ਬਹੁਤ ਪ੍ਰੇਮ ਪਿਆਰ ਕਰਦਿਆਂ ਜਨ ਪੱਤਰੀ ਨੂੰ ਆਪਣੀ ਛਾਤੀ ਨਾਲ ਵੀ ਲਾਇਆ। ਦਰਸ਼ਨ ਤੁਮ ਕਰਵਾਇਓ ਗੁਰ ਕਾ, ਫੇਰ ਕਹਿਣ ਲੱਗੇ ਭਾਈ ਬਾਲਾ ਤੂੰ ਗੁਰੂ ਨਾਨਕ ਸਾਹਿਬ ਦੇ ਆ ਜਨ ਪੱਤਰੀ ਰਾਹੀਂ ਦਰਸ਼ਨ ਹੀ ਕਰਵਾ ਦਿੱਤੇ, ਜਿਸ ਤੇ ਭ੍ਰਮ ਭਾਗਿਓ ਹੈ ਉਰ ਕਾ, ਜਿਸ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਮੇਰੇ ਹਿਰਦੇ ਦਾ ਭਰਮ ਭੁਲੇਖਾ ਦੂਰ ਹੋਇਆ ਨਾ, ਉਹ ਗੁਰੂ ਨਾਨਕ ਦੇ ਆਈ ਤੂੰ ਦਰਸ਼ਨ ਕਰਾ ਦਿੱਤੇ। ਸਹਿਸ ਕ੍ਰਿਤ ਅੱਛਰ ਜਬ ਚੀਨੇ, ਜਦੋਂ ਜਨ ਪੱਤਰੀ ਵਾਲਾ ਕਾਗਜ਼ ਖੋਲਿਆ ਤੇ ਸਹਿਸ ਕ੍ਰਿਤ ਦੇ ਅੱਖਰ ਸੀ ਸੰਸਕ੍ਰਿਤ ਵਿੱਚ ਸੀ ਉਹ ਲਿਖੀ। ਤਬ ਅੰਗਦ ਜੀ ਬਚਨ ਸੁਕੀਨੇ, ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਉਹ ਸਹਿਸ ਕ੍ਰਿਤੀ ਦੇ ਅੱਖਰ ਦੇਖ ਕੇ ਬਚਨ ਕੀਤਾ। ਇਨ ਅਚਰਨ ਕੋ ਜੋ ਜਾਣੈ, ਭਾਈ ਬਾਲਾ ਜੀ ਇਹ ਜਿਹੜੇ ਸਹਿਸ ਕਿਰਤੀ ਦੇ ਅੱਖਰ ਹਨ ਇਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਪੜ੍ਹਨਾ ਜਾਣਦਾ ਹੋਵੇ। ਸੋ ਯਾ ਕੋ ਪੜ ਅਰਥ ਵਖਾਨੈ, ਉਹੀ ਕਹਿੰਦੇ ਜਨ ਪੱਤਰੀ ਜੋ ਸੰਸਕ੍ਰਿਤ ਵਿੱਚ ਲਿਖੀ ਹੈ ਉਹ ਪੜ੍ਹ ਕੇ ਇਹਦੇ ਮੈਨੇ ਦੱਸੇ। ਗੁਰਮੁਖੀ ਚਾਹੀਏ ਕਾਰਵਾਈ, ਭਾਈ ਬਾਲਾ ਜੀ ਇਹ ਜਿਹੜੀ ਜਨ ਪੱਤਰੀ ਇਹਨੂੰ ਗੁਰਮੁਖੀ ਵਿੱਚ ਪੰਜਾਬੀ ਵਿੱਚ ਕਰਵਾ ਲੈਣਾ ਚਾਹੀਏ। ਪੜ ਹੈ ਸੁਣ ਹੈ ਸਿੱਖ ਗੁਰਮਤ ਪਾਈ, ਜਿਹੜੇ ਗੁਰੂ ਕੇ ਸਿੱਖ ਹੈ ਇਹਨੂੰ ਪੜ੍ਹਨਗੇ ਸੁਣ ਕੇ ਤੇ ਗੁਰਮਤ ਨੂੰ ਪ੍ਰਾਪਤ ਕਰਨਗੇ। ਸੋਰਠਾ ਸਤਿਗੁਰ ਕਿਰਪਾ ਨਿਧਾਨ, ਇਸ ਤਰ੍ਹਾਂ ਜੋ ਗੁਰੂ ਅੰਗਦ ਸਾਹਿਬ ਜੀ ਕਿਰਪਾ ਦੇ ਖਜ਼ਾਨੇ। ਸ੍ਰੀ ਨਾਨਕ ਜਗ ਬਿਦਤ ਤਬ ਜਗ, ਜਦੋਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਵਿੱਚ ਪ੍ਰਗਟ ਸਨ। ਸੰਗਤ ਕੀਨ ਮਹਾਨ, ਉਸ ਵੇਲੇ ਗੁਰੂ ਨਾਨਕ ਦੀ ਬਹੁਤ ਹੀ ਜ਼ਿਆਦਾ ਸੰਗਤ ਕੀਤੀ ਸੀ। ਜਾਨੀ ਵਿਦਿਆ ਵਰਨ ਤਬ, ਜਿਹੜੀ ਗੁਰਮੁਖੀ ਵਿਦਿਆ ਦੀ ਅੱਖਰਾਂ ਦੀ ਵਿਦਿਆ ਬਹੁਤਿਆਂ ਸਿੱਖਾਂ ਨੇ ਜਾਣ ਲਈ ਪੜ੍ਹ ਲਈ ਸੀ। ਦੋਹਰਾ ਮਹਿਮਾ ਖਹਿਰਾ ਜੱਟ ਇੱਕ, ਫੇਰ ਵੀ ਕਹਿੰਦੇ ਇੱਕ ਮਹਿਮਾ ਖਹਿਰਾ ਜਿਵੇਂ ਦਾ ਖਹਿਰੇ ਗੋ ਦਾ ਜਿਮੀਦਾਰ ਸੀ। ਕਹਿ ਸ੍ਰੀ ਅੰਗਦ ਪਾਸ, ਉਹ ਗੁਰੂ ਮਹਾਰਾਜ ਅੰਗਦ ਸਾਹਿਬ ਦੇ ਕੋਲ ਬੈਠਾ ਹੋਇਆ ਮਹਿਮਾ ਖਹਿਰੇ ਗੋ ਦਾ ਜਿਮੀਦਾਰ ਕਹਿਣ ਲੱਗਿਆ, ਪੈੜਾ ਮੋਖਾ ਖੱਤਰੀ। ਇਹ ਗੁਰੂ ਅੰਗਦ ਸਾਹਿਬ ਜੀ ਇੱਕ ਪੈੜਾ ਮੋਖਾ ਖੱਤਰੀ ਹੈ, ਸੁਲਤਾਨਪੁਰ ਵਾਸ, ਇਸੇ ਮਹਾਰਾਜ ਸੁਲਤਾਨਪੁਰ ਦੇ ਵਿੱਚ ਵਸ ਰਿਹਾ ਪੈੜਾ ਮੋਖਾ ਖੱਤਰੀ। ਚੌਪਈ ਅੱਛਰ ਜਾਣਤ ਹੈ ਵਹਿ ਦੋ, ਮਹਾਰਾਜ ਉਹ ਜਿਹੜਾ ਪੈੜਾ ਮੋਖਾ ਖੱਤਰੀ ਉਹ ਦੋ ਤਰ੍ਹਾਂ ਦੇ ਅੱਖਰ ਜਾਣਦਾ, ਭਾਵ ਗੁਰਮੁਖੀ ਵੀ ਪੜਿਆ ਤੇ ਸੰਸਕ੍ਰਿਤ ਵੀ ਪੜਿਆ ਹੋਇਆ। ਪੜ੍ਹ ਲਿਖ ਹੈ ਬੁਲਵਾਈਏ ਸੋ, ਉਹ ਮਹਾਰਾਜ ਸਹਿਸ ਕਿਰਤੀ ਨੂੰ ਪੜ੍ਹ ਲਵੇਗਾ, ਉਹਦੇ ਪਾਸੋਂ ਗੁਰਮੁਖੀ ਅੱਖਰਾਂ ਵਿੱਚ ਸਾਰਾ ਕੁਛ ਤੁਸੀਂ ਲਿਖ ਲਿਖਵਾ ਲਈਏ। ਸ੍ਰੀ ਅੰਗਦ ਕਹਿ ਤੁਮ ਹੀ ਜਾਵਾ। ਉਸ ਵੇਲੇ ਸੁਣ ਕੇ ਭਾਈ ਉਹ ਮਹਿਮੇ ਨੂੰ ਕਹਿੰਦੇ ਵੀ ਤੂੰ ਹੀ ਹੁਣ ਉਸ ਪੈੜੇ ਮੁਖੇ ਖੱਤਰੀ ਕੋਲ ਸੁਲਤਾਨਪੁਰ ਜਾ, ਕਰ ਸਤਿਕਾਰ ਤੁਰਤ ਲੈ ਆਵਾਹੋ। ਉਹਦਾ ਸਤਿਕਾਰ ਕਰਕੇ ਨਾ ਤੇ ਬੜੀ ਛੇਤੀ ਉਹ ਪੈੜੇ ਮੁਖੇ ਖੱਤਰੀ ਨੂੰ ਇੱਥੇ ਲੈ ਆ। ਮਹਿਮਾ ਪਹੁੰਚਿਓ ਤਾਹੇ ਅਵਾਸਾ, ਗੁਰੂ ਅੰਗਦ ਸਾਹਿਬ ਦੀ ਆਗਿਆ ਲੈ ਕੇ ਖਡੂਰ ਸਾਹਿਬ ਤੋਂ ਚੱਲਦਾ ਹੋਇਆ ਇਹਦੇ ਘਰ ਆ ਪਹੁੰਚਿਆ ਹੈ। ਆਨਿਓ ਜਸ ਪਦ ਸਤਿਗੁਰ ਪਾਸਾ, ਇਸ ਤਰ੍ਹਾਂ ਪੈੜੇ ਮੁਖ ਖੱਤਰੀ ਨੂੰ ਬੜੀ ਛੇਤੀ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਇਸਨੇ ਲੈ ਆਂਦਾ। ਪਰਿਓ ਚਰਨ ਗੁਰ ਆਗਿਆ ਦੀਨੀ, ਜਦੋਂ ਇਹ ਪੈੜਾ ਮੁਖ ਖੱਤਰੀ ਮਹਾਰਾਜ ਦੇ ਚਰਨੀ ਢਹਿ ਪਿਆ ਗੁਰੂ ਅੰਗਦ ਸਾਹਿਬ ਨੇ ਇਉਂ ਆਗਿਆ ਕੀਤੀ, ਪੜ੍ਹੋ ਪਤ੍ਰਿਕਾ ਸੁਖ ਪ੍ਰਦ ਚੀਨੀ, ਵੀ ਸੁਖਾਂ ਦੇ ਦੇਣ ਵਾਲੀ ਜਿਹੜੀ ਜਨ ਪੱਤਰੀ ਸਹਿਸ ਕਿਰਤੀ ਅੱਖਰਾਂ ਵਿੱਚ ਤੂੰ ਪੜ੍ਹ ਕੇ ਸੁਣਾ। ਕਰ ਮਹਿਲੇ ਪਤ੍ਰਿਕਾ ਬਾਚੀ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹੱਥਾਂ ਵਿੱਚੋਂ ਆਪਣੇ ਹੱਥਾਂ ਵਿੱਚੋਂ ਜਨ ਪੱਤਰੀ ਲੈ ਕੇ ਨੇ ਪੜ੍ਹਨਾ ਕੀਤੀ ਹੈ। ਜਨ ਬਾਣੀ ਰਸਨਾ ਪਰ ਨਾਚੀ, ਜਾਣੀ ਕਹਿੰਦੇ ਇਹ ਭਾਈ ਪੈੜੇ ਮੁਖੇ ਦੀ ਜਵਾਨ ਉੱਪਰ ਜਿਹੜੀ ਸਾਰਦਾ ਹੈ ਉਹੀ ਨੱਚੀ ਹੈ। ਸੁਣ ਕਰ ਖੁਸ਼ੀ ਕਰੀ ਤਿਹ ਸਿੱਖ ਪਰ, ਉਹ ਭਾਈ ਪੈੜੇ ਮੁਖ ਉੱਪਰ ਸੁਣ ਕੇ ਮਹਾਰਾਜ ਨੇ ਬਹੁਤ ਪ੍ਰਸੰਨਤਾ ਕੀਤੀ। ਗੁਰਮੁਖੀ ਲਿਖੀਏ ਇਹ ਅੱਖਰ, ਕਹਿਣ ਲੱਗੇ ਲੈ ਵੀ ਪੈੜੇ ਮੁਖ ਕਰਤੀ ਇਹ ਸਹਿਸ ਕਿਰਤੀ ਜਿਹੜੇ ਅੱਖਰ ਇਹਨਾਂ ਨੂੰ ਗੁਰਮੁਖੀ ਵਿੱਚ ਲਿਖ ਦਈਏ। ਕਹਿ ਕਰ ਕਾਗਰ ਲੀਨ ਮੰਗਾਈ, ਇਸ ਤਰ੍ਹਾਂ ਕਹਿ ਕੇ ਫੇਰ ਜਿਹੜਾ ਕਾਗਜ਼ ਹੈ ਉਹ ਮੰਗਵਾ ਲਿਆ। ਸ੍ਰੀ ਅੰਗਦ ਸਭ ਹੀ ਲਿਖਵਾਈ, ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲਾ ਜੀ ਦੇ ਰਾਹੀਂ ਸਾਰੀ ਲਿਖਵਾਈ, ਪੈੜੇ ਮੁਖੇ ਖੱਤਰੀ ਰਾਹੀਂ ਲਿਖਵਾਈ। ਆਸਨ ਡਾਰ ਅਸੀਨਹ ਦਿਆਲਾ, ਗੁਰੂ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਸਾਰਾ ਪ੍ਰਸੰਗ ਸੁਣਨ ਵਾਸਤੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਦੀਵਾਨ ਵਿੱਚ ਆਸਨ ਲਾ ਕੇ ਬੈਠ ਜਾਂਦੇ। ਆਨ ਸੁਨਹਿ ਤਿਹ ਸਿੱਖ ਵਿਸਾਲਾ, ਹੋਰ ਜਿਹੜੇ ਗੁਰੂ ਕੇ ਮਹਾਨ ਸਿੱਖ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਦੀ ਕਥਾ ਬਾਲ ਚੋਰ ਹੋਰ ਜਿਹੜੀ ਕਥਾ ਉਹ ਸਾਰੀ ਆ ਸੁਣਦੇ ਨੰਬਰ ਵਾਰ। ਇੱਕ ਬੁੱਢਾ ਜੋ ਹੈ ਤਤ ਵੇਤਾ, ਕਹਿੰਦੇ ਮੁੱਖ ਮੁੱਖ ਸਰੋਤੇ ਕਿਹੜੇ ਹੈ ਜਿਹੜੇ ਕਥਾ ਸੁਣਨ ਵਾਲੇ ਸਭ ਤੋਂ ਪਹਿਲਾਂ ਆ ਕੇ ਬੈਠਦੇ ਸਾਰਿਆਂ ਵਿੱਚੋਂ ਕਹਿੰਦੇ ਮੁਖੀ ਜਿਹੜਾ ਸਰੋਤਾ ਬਾਬਾ ਬੁੱਢਾ ਸਾਹਿਬ ਜੋ ਤਤ ਵੇਤਾ ਵੀ ਹੈ। ਮੋਹ ਆਦਿ ਜੋ ਦਾ ਅਰ ਜੇਤਾ, ਮੋਹ ਆਦਿਕ ਜਿਹੜੇ ਜੋਰੇ ਉਹਨਾਂ ਨੂੰ ਆਸਾ ਕਰਕੇ ਜੋ ਜਿੱਤਣ ਵਾਲਾ ਹੈ ਬਾਬਾ ਬੁੱਢਾ ਸਾਹਿਬ। ਬਚਨ ਪਾਏ ਗੁਰ ਸੋ ਗੁਰ ਜੋ ਸਿਸ ਬੈਸਾ, ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਪਾ ਕੇ ਪਹਿਲਾਂ ਕਹਿੰਦੇ ਬਾਲਕ ਉਮਰਾ ਵਿੱਚ ਸੀ ਉਹ, ਭਇਓ ਪਰਮ ਬ੍ਰਿਧਨ ਤਨ ਜੈਸਾ, ਗੁਰੂ ਨਾਨਕ ਦੇ ਬਚਨਾਂ ਨੂੰ ਪਾ ਕੇ ਜਿਵੇਂ ਕੋਈ ਬਹੁਤ ਬਜ਼ੁਰਗ ਹੁੰਦਾ ਇਸ ਤਰ੍ਹਾਂ ਦਾ ਉਹ ਹੋ ਗਿਆ ਸੀ। ਖੱਟ ਪਾਤਸ਼ਾਹੀ ਰਹਿਓ ਹਦੂਰਾ, ਹਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਹਜ਼ੂਰੀ ਵਿੱਚ ਰਿਹਾ ਨਿਪੁੰਨ ਸੇਵਕ ਮਹਿ ਬਰਨ ਬਚਨਨ ਪੂਰਾ। ਗੁਰੂ ਘਰ ਦੀ ਸੇਵਾ ਕਰਨ ਵਿੱਚ ਐਨ ਸਿਆਣਾ ਤੇ ਬਚਨਾਂ ਦਾ ਵੀ ਪੂਰਾ ਸੀ। ਸੋ ਸਰੋਤਾ ਬੈਸਿਓ ਮਤ ਧੀਰਾ, ਕਹਿੰਦੇ ਬੁੱਧੀ ਦਾ ਧੀਰ ਧਾਰੀ ਬਾਬਾ ਬੁੱਢਾ ਸਾਹਿਬ ਇੱਕ ਤਾਂ ਇਹ ਕੋਸਾ ਕਹਿੰਦੇ ਸੁਣਨ ਵਾਸਤੇ ਸਰੋਤਾ ਰੂਪ ਹੋ ਕੇ ਬੈਠ ਗਿਆ। ਸੁਣਨ ਕਥਾ ਜੋ ਹਰ ਹੈ ਭਵ ਪੀਰਾ, ਉਹ ਜੋ ਗੁਰੂ ਨਾਨਕ ਦੀ ਕਥਾ ਜਨਮਨ ਦੀ ਪੀੜਾ ਨੂੰ ਨਾਸ਼ ਕਰਨ ਵਾਲੀ ਉਹਨੂੰ ਸੁਣਨ ਵਾਸਤੇ ਚੌਂਕੜਾ ਮਾਰ ਕੇ ਸਜ ਗਿਆ ਹੈ। ਅਮਰਦਾਸ ਤੇਜੋ ਕੇ ਨੰਦਨ, ਦੂਜੇ ਸਨ ਸਰੋਤੇ ਬਾਬਾ ਤੇਜ ਭਾਨ ਦੇ ਸਪੁੱਤਰ ਅਮਰਦਾਸ ਸਾਹਿਬ ਜੀ। ਸੇਵੇ ਜਿਨ ਅੰਗਦ ਦੁੱਖ ਕੰਦਨ, ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਦੁੱਖਾਂ ਨੂੰ ਕੱਟਣ ਵਾਲਿਆਂ ਦੀ ਮਹਾਨ ਸੇਵਾ ਕੀਤੀ 12 ਸਾਲ। ਗੁਰਤਾ ਪਾਈ ਜਿਨ ਪਸਚਾਤੀ, ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਜਿਸ ਗੁਰੂ ਅਮਰਦਾਸ ਸਾਹਿਬ ਨੇ ਗੁਰਤਾ ਗੱਦੀ ਵੀ ਤਖ਼ਤ ਪਾਇਆ। ਸੁਣਤ ਭਏ ਸੋ ਕਥਾ ਸੁਹਾਤੀ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਦੀ ਸੋਭ ਨੀਵ ਕਥਾ ਉਸ ਸਰੋਤੇ ਬਣ ਕੇ ਸੁਣਨ ਲੱਗ ਪਏ। ਕੌਣ ਗੁਰਮੁਖ ਇੱਕ ਜੀਵਾ ਭਾਈ, ਤੀਜਾ ਸਰੋਤਾ ਸੀ ਭਾਈ ਗੁਰਮੁਖ ਜੀ, ਗੁਰਮੁਖ ਸਿੱਖ ਜੀ ਦਾ ਨਾਮ ਭਾਈ ਜੀਵਾ ਜੀ ਸਨ। ਮਨ ਬਾਚ ਕ੍ਰਮ ਜਿਨ ਸੇਵਕ ਮਾਈ, ਜਿਹਨੇ ਮਨ ਕਰਕੇ ਸਰੀਰ ਕਰਕੇ ਬਾਣੀ ਕਰਕੇ ਵਚਨ ਹਰ ਇੱਕ ਮੰਨਿਆ, ਸਰੀਰ ਕਰਕੇ ਮਨ ਵੀ ਮਹਾਰਾਜ ਦੀ ਸੇਵਾ ਲਿਆ, ਸੇਵਾ ਕਮਾਈ ਕੀਤੀ, ਇਹ ਭਾਈ ਜੀਵੇ ਨੇ। ਸ੍ਰੀ ਅੰਗਦ ਹਿਤ ਭੋਜਨ ਤਿਆਰੀ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਭੋਜਨ ਛਕਣ ਵਾਸਤੇ ਸਾਰਾ ਇਹੀ ਤਿਆਰ ਕਰਦਾ ਸੀ ਭਾਈ ਜੀਵਾ ਜੀ। ਕਰਤ ਪ੍ਰੀਤ ਸੋ ਰੁਚਿਰ ਸਵਾਰੀ, ਮੈਂ ਬੜੀ ਪ੍ਰੀਤੀ ਨਾਲ ਬਣਾ ਸਵਾਰ ਕੇ ਤਿਆਰ ਕਰਦਾ ਤੇ ਛਕਾਉਂਦਾ ਹੁੰਦਾ ਸੀ। ਪਾਰੋ ਜੁਲਕਾ ਪੁਨ ਸਿੱਖ ਏਕੂ, ਇਹ ਤੀਜਾ ਤੇ ਚੌਥਾ ਸੀ ਕਹਿੰਦੇ ਪਾਰੋ ਜੁਲਕਾ ਗੋ ਦੇ, ਜਿਹਨਾਂ ਦੀ ਜੁਲਕਾ ਅਲ ਸੀ, ਇਹ ਚੌਥੇ ਸਰੋਤੇ ਸਨ। ਪਰਮ ਹੰਸ ਕੋ ਜਾਸ ਬਿਬੇਕੂ, ਇਹਨੂੰ ਇਸ ਤਰ੍ਹਾਂ ਕਹਿੰਦੇ ਉਹ ਵਿਚਾਰ ਸੀ ਜੀਵੀ ਸੀ ਏਕਤਾ ਦਾ ਵਿਚਾਰ, ਜਿਸਦਾ ਨਾਮ ਕਹਿੰਦੇ ਪਰਮ ਹੰਸ ਪਿਆ ਹੋਇਆ ਸੀ। ਤਜਨ ਅਸਾਰੰ ਸਾਰ ਗਹਿਤਰੀ, ਬਈ ਫੋ ਕੀ ਹੈ ਤੇ ਅਸਲ ਕੀ ਹੈ, ਉਹਨੂੰ ਕਹਿੰਦੇ ਇਸ ਫੋਗ ਨੂੰ ਛੱਡਦਾ ਸੀ, ਅਸਲੀ ਨੂੰ ਇਹ ਗ੍ਰਹਿਣ ਕਰਦਾ ਸੀ। ਪੈ ਆਪ ਕੀ ਜੋ ਹੰਸਨ ਰੀਤੀ, ਜਿਵੇਂ ਹੰਸਾਂ ਦੀ ਰੀਤੀ ਹੈ ਵੀ ਦੁੱਧ ਤੇ ਪਾਣੀ ਪਿਆ ਹੋਵੇ ਤੇ ਦੁੱਧ ਦੇ ਵਿੱਚੋਂ ਪਾਣੀ ਵੱਖਰਾ, ਦੁੱਧ ਉਹ ਛਕ ਲੈਂਦੇ, ਹੰਸ ਪਾਣੀ ਛੱਡਦੇ, ਇਸ ਤਰ੍ਹਾਂ ਕਹਿੰਦੇ ਫੋਗ ਨੂੰ ਛੱਡਣ ਵਾਲਾ ਝੂਠ ਮੂਠ ਨੂੰ ਸੱਚ ਨੂੰ ਗ੍ਰਹਿਣ ਕਰਨ ਵਾਲਾ ਸੀ ਇਹ। ਸੈਨ ਸਰਸ ਇੱਕ ਧਿੰਗਾ ਨਾਈ, ਤੇ ਪੰਜਵਾਂ ਸੀ ਸਰੋਤਾ ਕਹਿੰਦੇ ਸੈਨ ਭਗਤ ਵਰਗਾ, ਜਿਹੜਾ ਧਿੰਗਾ ਦਾ ਨਾਈ ਸਿੱਖ ਦਾ ਨਾਂ ਸੀ, ਨਾਈਆਂ ਦੀ ਜਾਤ ਵਿੱਚੋਂ ਸੀ। ਜਿਨ ਸਿੱਖੀ ਕੀ ਰੀਤ ਕਮਾਈ, ਜਿਸ ਧਿੰਗਾ ਨਾਈ ਨੇ ਗੁਰੂ ਨਾਨਕ ਸਾਹਿਬ ਦੀ ਜਿੰਨੀ ਸਿੱਖੀ ਰੀਤ ਉਹਨੂੰ ਚੰਗੀ ਤਰ੍ਹਾਂ ਕਮਾਇਆ ਹੋਇਆ ਸੀ। ਭਾ ਮੁਰੀਦ ਮੁਰਦੇ ਕੀ ਨਿਆਈ, ਇਹ ਕਹਿੰਦੇ ਮੁਰਦਾ ਹੁੰਦਾ ਨਾ ਇਸ ਤਰ੍ਹਾਂ ਤੁਲ, ਇਹ ਮੁਰੀਦ ਗੁਰੂ ਮਹਾਰਾਜ ਦਾ ਹੋਇਆ, ਸੇਵਕ ਹੋਇਆ ਪਿਆ ਸੀ। ਗੁਰੂ ਗੌਰ ਮਹਿਕੀਨ ਸਮਾਈ, ਆਗਿਆ ਰੂਪੀ ਗੌਰ ਦੇ ਵਿੱਚ ਇਹਨੇ ਸਮਾਈ ਕੀਤੀ, ਗੁਰੂ ਮਹਾਰਾਜ ਦੀ ਆਗਿਆ ਵਿੱਚ ਇਹ ਰਹਿ ਰਿਹਾ ਸੀ। ਇਤਿਆਦਿਕ ਜੋ ਸੇਵਕ ਪ੍ਰੇਮੀ, ਇਹ ਪੰਜ ਸਰੋਤੇ ਸਨ ਮੁੱਖ ਮੁੱਖ, ਇਸ ਤੋਂ ਲਾ ਕੇ ਹੋਰ ਜਿਹੜੇ ਪ੍ਰੇਮੀ ਸੇਵਕ ਸਨ। ਭਏ ਕਥਾ ਸੁਣਨੇ ਕੇ ਨੇਮੀ, ਉਹ ਭਾਈ ਬਾਲਾ ਜੀ ਦੇ ਰਾਹੀਂ ਗੁਰੂ ਨਾਨਕ ਦੀ ਕਥਾ ਸੁਣਨ ਵਾਸਤੇ ਨਿਤ ਨੇਮੀ ਬਣ ਗਏ। ਅਪਰ ਮਨੁਜ ਆਵੈ ਕਰ ਖਡੂਰ ਸਾਹਿਬ ਵਿੱਚੋਂ ਵੀ, ਹੋਰ ਨਗਰਾਂ ਵਿੱਚੋਂ ਵੀ ਬੜਾ ਪ੍ਰੇਮ ਪਿਆਰ ਕਰਕੇ ਲੋਕ ਆ ਜਾਂਦੇ। ਸੁਣ ਹੈ ਕਥਾ ਬੇਦੀ ਕੁਲ ਕੇਤੂ, ਜੋ ਬੇਦੀਆਂ ਦੇ ਕੁਲ ਦੇ ਤੁਜਾ ਰੂਪ ਹੈ ਗੁਰੂ ਨਾਨਕ ਸਾਹਿਬ, ਉਹਨਾਂ ਦੀ ਕਥਾ ਨੂੰ ਸੁਣਦੇ ਆ ਕੇ ਰੋਜ਼ ਰੋਜ਼। ਦੋਹਰਾ ਬਾਲਾ ਕਰਤ ਉਚਾਰ ਮੁਖ, ਭਾਈ ਬਾਲਾ ਜੀ ਆਪਣੇ ਮੁਖ ਤੋਂ ਰੋਜ਼ ਕਥਾ ਨੰਬਰ ਵਾਰ ਉਚਾਰਦੇ। ਪੈੜੇ ਲਿਖੀ ਸੁਧਾਰ, ਭਾਈ ਪੈੜਾਂ ਮੁੱਖਾ ਨੇ ਉਹ ਜਿਹੜੀ ਕਸਾ ਇਸ ਬਣਾ ਸਵਾਰ ਕੇ ਗੁਰਮੁਖੀ ਅੱਖਰਾਂ ਵਿੱਚ ਲਿਖਣਾ ਕੀਤੀ। ਲਿਖਵਾਈ ਅੰਗਦ ਗੁਰੂ ਤੇ ਗੁਰੂ ਅੰਗਦ ਸਾਹਿਬ ਜੀ ਨੇ ਕਹਿ ਕੇ ਸਾਰੀ ਇਹ ਕਥਾ ਲਿਖਵਾਈ। ਜਗ ਕੇ ਕਾਜ ਉਧਾਰ, ਇਹ ਸੰਸਾਰ ਦੇ ਲੋਕਾਂ ਦਾ ਉਧਾਰ ਹੋਊਗਾ ਇਸ ਕੰਮ ਵਾਸਤੇ। ਸੋ ਸੁਨ ਵਰਨਨ ਕਰਤ ਕਵ, ਕਹਿੰਦੇ ਉਹ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਨਾ, ਜੋ ਲਿਖੀ ਗਈ ਹੈ, ਉਹਨੂੰ ਸੁਣ ਕੇ ਪੜ੍ਹ ਕੇ ਇਹ ਕਵੀ ਕਹਿੰਦੇ ਕਥਨ ਕਰ ਰਿਹਾ। ਛੰਦ ਚੌਪਈ ਬੰਦ, ਆ ਜਿਹੜੇ ਚੌਪੀ ਛੰਦ ਹੈ ਉਹਨਾਂ ਵਿੱਚ ਗੁੰਥਨ ਕਰਕੇ ਬੰਦ ਕਰਕੇ, ਸ੍ਰੀ ਨਾਨਕ ਪਰਮਾਤਮਾ, ਇਉਂ ਜੋ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਪਰਮੇਸ਼ਰ ਸਰੂਪ ਹੈ, ਬੰਦਨ ਕਰ ਸੁਖ ਕੰਦ, ਜੋ ਸੁਖਾਂ ਦੇ ਬੱਦਲ ਰੂਪ ਹੈ, ਸੁਖਾਂ ਦੇ ਦਾਤਾ, ਉਹਨਾਂ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਉਹ ਜਿਹੜੀ ਕਥਾ ਹੈ ਕਵੀ ਕਹਿੰਦੇ ਛੰਦਾਬੰਦੀ ਵਿੱਚ ਕਰ ਰਿਹਾ ਹੈ, ਕਥਨ ਕਰ ਰਿਹਾ ਹੈ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਬੁੱਢ ਵਜਿਆ, ਕਿਹਨੇ ਲਿਖੀ, ਕਿਸ ਤਰ੍ਹਾਂ ਲਿਖਾਈ, ਕੌਣ ਕੌਣ ਮੁਖੀ ਸਰੋਤੇ ਹੋਏ, ਉਹ ਸਾਰੀ ਵਾਕਫੀਅਤ ਅੱਜ ਦੇ ਦੀਵਾਨ ਵਿੱਚ, ਅੱਜ ਦੇ ਪ੍ਰਸੰਗ ਵਿੱਚ ਆ ਗਈ ਹੈ। ਇਸ ਤੋਂ ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਰਾਏਭੋਏ ਦੀ ਤਲਵੰਡੀ ਵਿੱਚ ਅਵਤਾਰ ਹੋਇਆ, ਇਹ ਰਾਏਭੋਏ ਦੀ ਤਲਵੰਡੀ ਕਿਹੋ ਜਿਹੀ ਸੀ ਅਤੇ ਇੱਥੇ ਕਿਹੜੀਆਂ ਜਾਤਾਂ ਪਾਤਾਂ ਬਰਾਦਰੀਆਂ ਦੇ ਲੋਕ ਰਹਿੰਦੇ ਸਨ, ਇਸ ਤਰ੍ਹਾਂ ਇਹਦਾ ਵੀ ਸਾਰਾ ਕੁਛ ਖੋਲ੍ਹ ਕੇ ਹੋਈ ਕਵੀ ਜੀ ਨੇ ਬਿਆਨ ਕੀਤਾ ਛੰਦਾਬੰਦੀ ਵਿੱਚ। ਜਿਸ ਰਾਏਭੋਏ ਦੀ ਤਲਵੰਡੀ ਜਿਸ ਇਲਾਕੇ ਬਾਹਰ ਦੇ ਇਲਾਕੇ ਵਿੱਚ ਹੈ, ਉਹ ਬਾਹਰ ਦਾ ਇਲਾਕਾ ਕਿਹੋ ਜਿਹਾ ਹੈ, ਉਹਦਾ ਵੀ ਖੋਲ੍ਹ ਖੋਲ੍ਹ ਕੇ ਵਿਸਥਾਰ ਨਾਲ ਬਿਆਨ ਕੀਤਾ ਹੈ। ਉਹ ਆਪਾਂ ਲੜੀਵਾਰ ਰੂਪ ਵਿੱਚ ਹੀ ਅਗਲੇ ਦੀਵਾਨਾਂ ਵਿੱਚ ਸਰਵਣ ਕਰਕੇ ਲਾਹਾ ਹਾਸਲ ਕਰਾਂਗੇ। ਸਮਾਂ ਹੋਇਆ, ਆਪਾਂ ਇੱਥੇ ਹੀ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਸੋ ਸੁਨ ਵਰਨਨ ਕਰਤ ਕਵ, ਛੰਦ ਚੌਪਈ ਬੰਦ, ਸ੍ਰੀ ਨਾਨਕ ਪਰਮਾਤਮਾ, ਬੰਦਨ ਕਰ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੁਰੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰ ਉਤਾਰਨ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰ ਉਤਾਰਨ ਹਾਰ, ਤੁਮ ਠਾਕੁਰ।